ਚਾਰ ਚਲਬੇ ਤਹਾਂ ਰਿਦਾ ਵਿਸਾਲ ਕ੍ਰਿਪਾਲ। ਇੱਕ ਦਿਨ ਸ੍ਰੀ ਅੰਗਦ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ, ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਚਰਨ ਛਣ ਆਏ ਅਤੇ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨਾਲ ਆਪ ਜੀ ਨੇ ਸ੍ਰੀ ਗੋਇੰਦਵਾਲ ਨਗਰ ਵਸਾਇਆ। ਉਹ ਪ੍ਰਸੰਗ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ। ਕੱਲ੍ਹ ਪ੍ਰਸੰਗ ਬੜੇ ਵਿਸਥਾਰ ਨਾਲ ਸੁਣੇ ਹੀ ਹੈ। ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨਾਲ ਆਪ ਪੂਰੀ ਛੱਟੀ ਲੈ ਕੇ ਜਿੱਥੇ ਅੱਜ ਸ੍ਰੀ ਗੋਇੰਦਵਾਲ ਸਾਹਿਬ ਕੁੱਗ ਨਗਰ ਵਸਿਆ ਹੈ, ਇੱਥੇ ਚੱਲਦੇ ਹੋਏ ਪਹੁੰਚ ਗਏ ਸਨ। ਇਸ ਵੇਲੇ ਪੁਰਸ਼ਟੀ ਦੀ ਹਿਲਾਈ ਚਲਾਈ ਹੈ, ਜਿਹੜੇ ਲੱਖਾਂ ਪੂਰ ਭੇਜਣ ਦੇ ਉਹ ਹੈ, ਸਭ ਨੂੰ ਅੱਗ ਲੱਗ ਗਈ ਹੈ, ਭੱਜ ਗਏ ਨੇ। ਇਸ ਤਰ੍ਹਾਂ ਇੱਕ ਜਿਹੜੀ ਦਿਉਣੀ ਸੀ ਉਹਦੇ ਪੇਟ ਵਿੱਚ ਦੋ ਬੱਚੇ ਸਨ, ਗਰਭਵਤੀ ਸੀ, ਪ੍ਰਸੂਤਾ ਹੋਣ ਵਾਲੀ ਸੀ, ਬੱਚਿਆਂ ਨੂੰ ਜਨਮ ਦੇਣ ਵਾਲੀ ਸੀ, ਉਹਨੂੰ ਪੈ ਹੋਇਆ ਹੈ, ਉਹ ਵੀ ਭੱਜੇ ਹੈ। ਡਰ ਕਰਕੇ ਘਬਰਾਹਟ ਕਰਕੇ ਦੋ ਬੱਚਿਆਂ ਨੇ ਜਨਮ ਲੈ ਲਿਆ ਹੈ। ਜਵਾਰ ਦਾ ਖੇਡ ਸੀ, ਇੱਕ ਬੱਚੇ ਦੀ ਤਾਂ ਅੱਖ ਦੇ ਵਿੱਚ ਉਹ ਟੰਡੇ ਦਾ ਰੰਡਾ ਜਿਹਾ ਵਜੇ ਉਹ ਕਾਣਾ ਹੋ ਗਿਆ ਹੈ, ਦੂਜੇ ਦੀ ਬਾਂਹ ਟੁੱਟ ਗਈ ਹੈ, ਦੋਹਾਂ ਨੂੰ ਲੈ ਕੇ ਚਲੀ ਗਈ ਜਵਾਨ ਹੋਏ। ਇੱਕ ਬਠਿੰਡੇ ਕਿਲ੍ਹੇ ਵਿੱਚ ਰਹਿਣ ਲੱਗ ਪਿਆ, ਇੱਧਰ ਇੱਕ ਸ਼ੀਟਾਂ ਵਾਲੇ ਮਸ਼ਹੂਰ ਪਰ। ਇਸ ਤਰ੍ਹਾਂ ਦਾ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ। ਫਿਰ ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਿੱਠਾ ਮੰਗਾ ਕੇ ਅਰਦਾਸ ਕੀਤੀ, ਨਗਰ ਦੀ ਨਿਓ ਰੱਖੀ। ਸਭ ਤੋਂ ਪਹਿਲਾਂ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਚਵਾਰਾ ਸਾਹਿਬ ਹੈ, ਇਹ ਆਪ ਜੀ ਨੇ ਨਿਓ ਰੱਖ ਕੇ ਬਣਵਾਇਆ। ਉਦੋਂ ਬਾਅਦ ਲੋਕਾਂ ਵਾਸਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਪਾਸ ਆਪ ਜੀ ਚਲੇ ਗਏ। ਆਗਿਆ ਹੋਈ ਵੀ ਸਾਰੇ ਪਰਿਵਾਰ ਨੂੰ ਬਾਸਰ ਕੇ ਉੱਤੇ ਲਿਆ ਕੇ ਇੱਥੇ ਵਸਾਓ। ਉਹ ਆਪ ਜੀ ਗਏ ਬਾਸਰ ਕੇ ਨਗਰ, ਖੇਮ ਚੰਦ, ਕਲਿਆਣ ਚੰਦ, ਈਸ਼ਰਦਾਸ ਇਤਾਦਿਕ ਆਪਣੇ ਭਰਾਵਾਂ ਨੂੰ ਅਤੇ ਭਤੀਜੇ ਸੋਹਣ ਬਲ, ਭਾਈ ਗੁਰਦਾਸ ਆਦਿਕ ਸਾਰਿਆਂ ਨੂੰ ਕਿਹਾ ਹੈ। ਇਹ ਸਾਰੇ ਆਪਣੇ ਪਰਿਵਾਰਾਂ ਸਹਿਤ ਇੱਥੇ ਵਾਸ ਆ ਵਸੇ। ਇਸ ਤਰ੍ਹਾਂ ਸੋਹਣਾ ਸ੍ਰੀ ਗੋਇੰਦਵਾਲ ਸਾਹਿਬ ਨਗਰ ਵਸ ਗਿਆ, ਜਿਸ ਦਾ ਨਾਮ ਵੀ ਪਰਮੇਸ਼ਰ ਦੇ ਉੱਪਰ ਆਪ ਜੀ ਨੇ ਰੱਖਿਆ, ਗੋਇੰਦਵਾਲ ਗੋਇੰਦਪੁਰੀ ਸਮ। ਗੋ ਨ ਧਰਤੀ ਦਾ ਹੈ, ਇੰਦ ਨ ਮਾਲਕ ਦਾ, ਧਰਤੀ ਦਾ ਮਾਲਕ ਕੌਣ? ਪਰਮੇਸ਼ਰ ਵਾਹਿਗੁਰੂ। ਇਹ ਜਿਹੜਾ ਨਗਰ ਹੈ ਇਸਦਾ ਮਾਲਕ ਪਰਮੇਸ਼ਰ ਹੈ, ਧਰਤੀ ਦਾ ਮਾਲਕ ਉਹ ਆਪ ਹੈ। ਇਸ ਤਰ੍ਹਾਂ ਆਪ ਜੀ ਨੇ ਨਗਰ ਵਸਾਇਆ। ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰੇਮ ਪਿਆਰ ਦੇਖ ਕੇ, ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਹ ਸ੍ਰੀ ਖਡੂਰ ਸਾਹਿਬ ਤੋਂ ਚੱਲਦੇ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ, ਉਹ ਅੱਜ ਪ੍ਰਸੰਗ ਆਉਂਦਾ ਜਿਵੇਂ ਆਉਂਦਾ, ਮਨ ਚਿੱਤ ਲਾ ਕੇ ਸੁਣੀਏ ਜੀ। ਇੱਕ ਦਿਨ ਸ੍ਰੀ ਅੰਗਦ ਗੁਰੂ, ਆ ਇੱਕ ਦਿਨ ਦੀ ਗੱਲ ਹੈ, ਸਵਾਏ ਮਾਨ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇਖਣ ਗੋਇੰਦਵਾਲ। ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਨਗਰ ਵਸਾਏ, ਇਸ ਨੂੰ ਦੇਖਣ ਵਾਸਤੇ ਚੰਗੀ ਤਰ੍ਹਾਂ ਭਏ ਤਿਆਰ ਚਲਬੇ ਤਹਾਂ। ਉੱਥੇ ਜਾਣੀ ਗੋਇੰਦਵਾਲ ਵੱਲ ਨੂੰ ਚੱਲਣ ਲਈ ਆਪ ਜੀ ਤਿਆਰ ਹੋ ਗਏ ਹਨ। ਰਿਦਾ ਵਿਸਾਲ ਕਿਰਪਾਲ, ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਹਿਰਦਾ ਬਹੁਤਾ ਦਿਆਲੂ ਕਿਰਪਾਲੂ ਹੈ। ਚੌਪਈ ਸਨੇ ਸਨੇ ਪੱਗ ਸੋ ਮਗ ਚੱਲੇ, ਹੌਲੀ ਹੌਲੀ ਆਪਣਾ ਪਿੱਤਰ ਚਰਨ ਕਮਲ ਰੱਖਦੇ ਹੋਏ ਰਸਤੇ ਵਿੱਚ ਚੱਲੇ ਹਨ। ਪ੍ਰੇਮ ਡੋਰ ਮਹਿ ਫਸ ਕਰ ਭਲੇ, ਪ੍ਰੇਮ ਰੂਪੀ ਜਿਹੜੀ ਰੱਸੀ ਉਹਦੇ ਵਿੱਚ ਫਸ ਕੇ ਚੰਗੀ ਸੀਤਾਰਾਮ ਇਸ ਦਿਨ ਸਤਿਗੁਰ ਅਮਰ ਅਰਾਧੇ ਜੋ ਕਿ ਗੁਰੂ ਅੰਗਦ ਸਾਹਿਬ ਜੀ ਨੇ ਜਾਣ ਲਿਆ ਵੀ ਦਿਨ ਰਾਤ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਯਾਦ ਕਰ ਰਹੇ ਆਏ ਇਹਾਂ ਪਿਖ ਅਗਮ ਅਗਾਧੇ ਇਸ ਤਰ੍ਹਾਂ ਫੁਰਨਾ ਕਰੀ ਬੈਠੇ ਹੈ ਵੀ ਅਗਮ ਅਗਾਧ ਰੂਪ ਪਰਮੇਸ਼ਰ ਦਾ ਸਰੂਪ ਗੁਰੂ ਅੰਗਦ ਸਾਹਿਬ ਜੀ ਇੱਥੇ ਆਉਣ ਤੇ ਇੱਥੇ ਉਹਨਾਂ ਦੇ ਆਉਣ ਕਰਕੇ ਦਰਸ਼ਨ ਦਿਦਾਰ ਕਰੀਏ ਉਹਨਾਂ ਨੂੰ ਤੱਕੀਏ ਬੈਠੇ ਧਿਆਨ ਲਾਏ ਕਰ ਐਸੇ ਇਸ ਤਰ੍ਹਾਂ ਦਾ ਫੁਰਨਾ ਜਾ ਕਰਕੇ ਧਿਆਨ ਲਾ ਕੇ ਬੈਠ ਕੇ ਗੁਰੂ ਅਮਰਦਾਸ ਸਾਹਿਬ ਜੀ ਰਹਿਓ ਗਇਓ ਨਹਿ ਗੁਰ ਤੇ ਕੈਸੇ ਇਸ ਕਰਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਾਸੋਂ ਫਿਰ ਰਿਹਾ ਨੀ ਗਿਆ ਹੈ ਕਾਲੇ ਪੈ ਗਏ ਵੀ ਛੇਤੀ ਚੱਲੀਏ ਦਰਸ਼ਨ ਦਈਏ ਇਹਨਾਂ ਨੂੰ ਖਿੰਚੇ ਪ੍ਰੇਮ ਤੇ ਮਾਰਗ ਚੱਲੇ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰੇਮ ਪਿਆਰ ਦੇ ਖਿੱਚੇ ਹੋਏ ਗੁਰੂ ਅੰਗਦ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਦੇ ਰਸਤੇ ਨੂੰ ਚੱਲ ਪਏ ਨੇ ਬੰਦਹ ਚਰਨ ਸੋ ਬਾਹਰ ਮਿਲੇ ਜਿਹੜਾ ਵੀ ਗੁਰੂ ਕਾ ਸਿੱਖ ਬਾਹਰ ਬਾਹਰ ਜਾਂਦਾ ਮਿਲ ਪੈਂਦਾ ਉਹ ਦਰਸ਼ਨ ਕਰਦਾ ਹੈ ਨਮਸਕਾਰਾਂ ਕਰਦਾ ਹੈ ਕਿਨਹੋ ਕੀਨ ਸੁਧ ਸ੍ਰੀ ਗੁਰ ਆਏ ਕਿਸੇ ਨੇ ਜਾ ਕੇ ਖਬਰ ਕਰ ਦਿੱਤੀ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆ ਗਏ ਹਨ ਸੁਨ ਸ੍ਰੀ ਅਮਰਦਾਸ ਹਰ ਖਾਏ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣਿਆ ਤੇ ਬਹੁਤ ਪ੍ਰਸੰਨ ਖੁਸ਼ ਹੋ ਗਏ ਹਨ ਲੇਨ ਹੇਤ ਚੱਲ ਇਹ ਲੇਨ ਹੇਤ ਉੱਠ ਚੱਲੇ ਅਗਾਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਤਿਕਾਰ ਵਾਸਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਲੈਣ ਵਾਸਤੇ ਪਹਿਲਾਂ ਹੀ ਅੱਗੇ ਚੱਲ ਪਏ ਹਨ ਦਰਸ਼ਨ ਮਿਲਿਆ ਛੁੱਟਿਓ ਦ੍ਰਿਗ ਬਾਰੀ ਜਦੋਂ ਆਪ ਜੀ ਨੂੰ ਦਰਸ਼ਨ ਪ੍ਰਾਪਤ ਹੋਏ ਹਨ ਪ੍ਰੇਮ ਕਰਕੇ ਅੱਖਰਾਂ ਵਿੱਚੋਂ ਪਾਣੀ ਚੱਲ ਪਿਆ ਹੈ ਕੇਤਿਕ ਦੂਰ ਆਗਮਨ ਆਏ ਇਸ ਤਰ੍ਹਾਂ ਕਹਿੰਦੇ ਕੁਝ ਕੁ ਦੂਰ ਤੱਕ ਆਪ ਜੀ ਪਹਿਲਾਂ ਹੀ ਚੱਲ ਕੇ ਆ ਗਏ ਹਨ ਦਰਸ਼ਨ ਦੇਖੇ ਤਨ ਪੁਲਕਾਏ ਕਹਿੰਦੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਵਨ ਪਿੱਤਰ ਦਰਸ਼ਨਾਂ ਨੂੰ ਤੱਕਿਆ ਹੈ ਸਰੀਰ ਦੇ ਲੂ ਕੰਡੇ ਖੜੇ ਹੋ ਗਏ ਰੋਮ ਖੜੇ ਹੋ ਗਏ ਖੁਸ਼ੀ ਵਿੱਚ ਬੋਲਿਓ ਜਾਏ ਨਾ ਗਦ ਗਦ ਬਾਣੀ ਜਿਹੜੀ ਬਾਣੀ ਹੈ ਜਵਾਨ ਗਦ ਗਦ ਹੋ ਗਈ ਜਾਣੀ ਕਠਾ ਕੰਠ ਰੁਕ ਗਿਆ ਗਲਾ ਪਰ ਆਇਆ ਹੈ ਬੋਲਿਆ ਨਹੀਂ ਜਾ ਰਿਹਾ ਹੈ ਹੱਥ ਜੋੜ ਕਰ ਤੂਸਨ ਠਾਨੀ ਹੱਥ ਜੋੜੇ ਹੋਏ ਹੈ ਮੁਖ ਤੋਂ ਚੁੱਪੀ ਧਾਰਨ ਕੀਤੀ ਹੋਈ ਆਪ ਜੀ ਨੇ ਦਾਸ ਦਸ਼ਾ ਕੋ ਦੇਖ ਕਿਰਪਾਲਾ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਸੇਵਕ ਦੀ ਹਾਲਤ ਤੱਕ ਕੇ ਕਰ ਸੋ ਕਰ ਗਹਿ ਕਰ ਤਿਸ ਕਾਲਾ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਹੱਥ ਹੈ ਆਪਣੇ ਹੱਥ ਵਿੱਚ ਪਕੜ ਕਰਕੇ ਭਰਿਓ ਅੰਕ ਨਿਜ ਗਰੇ ਲਗਾਇਓ ਇਸ ਤਰ੍ਹਾਂ ਜੱਫੀ ਵਿੱਚ ਭਰ ਲਿਆ ਆਪਣੇ ਗਲ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੂੰ ਲਗਾ ਲਿਆ ਹੈ ਬਹੁਤ ਪ੍ਰਕਾਰ ਕੋ ਸੁਜਸ ਅਲਾਇਓ ਬਹੁਤ ਤਰ੍ਹਾਂ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਸ੍ਰੇਸ਼ਟ ਜਸ ਕਿਹਾ ਹੈ ਧਨ ਜਨਮ ਤੇਰੋ ਜਗ ਪਇਓ ਗੁਰੂ ਅੰਗਦ ਸਾਹਿਬ ਮਹਾਰਾਜ ਪ੍ਰਸੰਨ ਹੋਏ ਕਹਿਣ ਲੱਗੇ ਹੇ ਗੁਰੂ ਅਮਰਦਾਸ ਸਾਹਿਬ ਤੁਹਾਡਾ ਜਿਹੜਾ ਸੰਸਾਰ ਦੇ ਵਿੱਚ ਜਨਮ ਹੈ ਧੰਤਾ ਯੋਗ ਹੋ ਗਿਆ ਹੈ ਬਹੁਤ ਪ੍ਰੇਮ ਵਿਸਾਲ ਮੋਹ ਬਸ ਕਯੋ ਤੁਸਾਂ ਨੇ ਬਹੁਤਾ ਪ੍ਰੇਮ ਪਿਆਰ ਕਰਕੇ ਸਾਨੂੰ ਆਪਣੇ ਬਸ ਕਰ ਲਿਆ ਹੈ ਜਹਾਂ ਅਰਾਧ ਹੈ ਕਰਕੇ ਪ੍ਰੇਮ ਗੁਰੂ ਅਮਰਦਾਸ ਸਾਹਿਬ ਜੀ ਜਿੱਥੇ ਵੀ ਕੋਈ ਪ੍ਰੇਮ ਕਰਕੇ ਸਿੱਖ ਸੇਵ ਸਾਨੂੰ ਅਰਾਧਦਾ ਹੈ ਤਹਿ ਮੈਂ ਪਹੁੰਚੋ ਇਹ ਮਮ ਨੇਮ ਸਾਡਾ ਕਹਿੰਦੇ ਪਰ ਨਹੀਂ ਹੈ ਨਿਜਮੀ ਅਸੂਲ ਉੱਥੇ ਜ਼ਰੂਰ ਅਸੀਂ ਜਾ ਪੁੱਜਦੇ ਹਾਂ ਪ੍ਰੇਮ ਦੇਖ ਕੇ ਆਜ ਬੈਠ ਕਰ ਤੋਹੇ ਅਰਾਧਿਓ ਗੁਰੂ ਅਮਰਦਾਸ ਸਾਹਿਬ ਜੀ ਅੱਜ ਤੁਸੀਂ ਧਿਆਨ ਵਿੱਚ ਬੈਠ ਕੇ ਸਾਨੂੰ ਅਰਾਧਿਆ ਹੈ ਯਾਦ ਕੀਤਾ ਹੈ ਆਇਓ ਤੁਰਤ ਪ੍ਰੇਮ ਤੇ ਵਾਧਿਓ ਤੁਹਾਡੇ ਪ੍ਰੇਮ ਪਿਆਰ ਵਿੱਚ ਵੱਜੇ ਹੋਏ ਅਸੀਂ ਬੜੀ ਛੇਤੀ ਚੱਲ ਕੇ ਆ ਗਏ ਹਾਂ ਮੋਹ ਤੇ ਰਹਿਓ ਜਾਤ ਤਬ ਨਾਹੀ ਗੁਰੂ ਅਮਰਦਾਸ ਸਾਹਿਬ ਜੀ ਸਾਡੇ ਪਾਸੋਂ ਉਸ ਵੇਲੇ ਰਿਹਾ ਨੀ ਫਿਰ ਜਾਂਦਾ ਹੈ ਪ੍ਰੇਮ ਸਮੇਤ ਧਿਆਏ ਮਨ ਮਾਹੀ ਆਪਣੇ ਮਨ ਦੇ ਵਿੱਚ ਸਾਨੂੰ ਬੜੇ ਪ੍ਰੇਮ ਸਹਿਤ ਕੋਈ ਧਿਆਉਂਦਾ ਹੈ ਇਸ ਕਰਕੇ ਤੁਹਾਡੇ ਪ੍ਰੇਮ ਪਿਆਰ ਨੂੰ ਦੇਖ ਕਰਕੇ ਅਸੀਂ ਇਸ ਤਰਫ ਨੂੰ ਚੱਲ ਕੇ ਆਏ ਅੱਜ। ਚਲੋ ਦਿਖਾਵੋ ਆਪਣੀ ਠਾਰ। ਅਰਦਾਸ ਸਾਹਿਬ ਜੀ ਆਪ ਚੱਲੋ ਅੱਗੇ ਅੱਗੇ ਤੇ ਜੋ ਤੁਸੀਂ ਨਗਰ ਵਸਾਇਆ ਮਕਾਨ ਬਣਾਏ ਉਹ ਸਾਰੀਆਂ ਥਾਵਾਂ ਸਾਨੂੰ ਦਿਖਾਓ ਚੰਗੀ ਤਰ੍ਹਾਂ। ਹੱਥ ਗਹੇ ਆਗੇ ਤਬ ਚਲੇ। ਇਸ ਤਰ੍ਹਾਂ ਹੱਥ ਜਾ ਪਕੜ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਅੱਗੇ ਅੱਗੇ ਤਦਾਂ ਚੱਲ ਪਏ ਹਨ। ਕਰੇ ਦਿਖਾਵਨ ਕੀਨ ਜੋ ਭਲੇ। ਚੰਗੇ ਮਕਾਨ ਤਿਆਰ ਕਰਵਾਏ ਸੀ ਉਹ ਸਾਰੇ ਦਿਖਾਣਾ ਕੀਤੇ ਹਨ। ਭਲੀ ਪ੍ਰਕਾਰ ਹੇਰ ਕਰ ਸਾਰੇ। ਅੰਮ੍ਰਿਤ ਸਾਹਿਬ ਜੀ ਨੇ ਸਾਰੇ ਜਿਹੜੇ ਰਹਿਸ਼ੀ ਮਕਾਨ ਹੈ ਉਹ ਚੰਗੀ ਤਰ੍ਹਾਂ ਵੇਖ ਕਰਕੇ ਮੋਹਰ ਬਿਪਾਸਾ ਤੀਰ ਸਿਧਾਰੇ। ਉਸ ਤੋਂ ਬਾਅਦ ਜਿਹੜਾ ਬਿਆਸਾ ਦਾ ਕਿਨਾਰਾ ਉਸ ਤਰਫ ਨੂੰ ਚਲੇ ਗਏ ਹਨ। ਅਮਰਦਾਸ ਆਪਣੇ ਸੰਗ ਲੀਨੇ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਨਾਲ ਹੀ ਲਿਆ ਹੋਇਆ ਗੁਰੂ ਅੰਗਦ ਸਾਹਿਬ ਜੀ। ਜਾਏ ਕੂਲ ਪਰ ਗੁਰੂ ਅਸੀਨੇ। ਇਸ ਤਰ੍ਹਾਂ ਬਿਆਸਾ ਦੇ ਕਿਨਾਰੇ ਉੱਪਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਾ ਅਸੀਨੇ ਜਾ ਬੈਠੇ ਹਨ। ਅਮਰਦਾਸ ਕੋ ਲੇ ਕਰ ਸਾਥ। ਉਸ ਤੋਂ ਅੱਗੇ ਇਹ ਜਿਹੜਾ ਪੰਗਤੀਆਂ ਇਹ ਸਾਰੀਆਂ ਅਖੇਪਕ ਹੈ, ਗੁਰਮਤ ਦੇ ਅਨੁਕੂਲ ਨਹੀਂ ਹੈ, ਜਿਸ ਕਰਕੇ ਇਹਨਾਂ ਨੂੰ ਨਹੀਂ ਪੜਿਆ ਜਾਂਦਾ ਹੈ। ਇਹ ਅੱਗੇ ਇਹ ਜਿਹੜੀਆਂ 19 ਤੱਕ ਜਿਹੜੀਆਂ ਅਖੇਪਕ ਸਮਝਣੀਆਂ ਹਨ ਇਸ ਕਰਕੇ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਅਮਰਦਾਸ ਕੋ ਲੈ ਕਰ ਸਾਥ, ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਫਿਰ ਆਏ ਦੇਸ਼ ਖਡੂਰ ਜਗਨਾਥ। ਬਿਆਸਾ ਨਦੀ ਤੋਂ ਉੱਠਦੇ ਹੋਏ ਜਗਤ ਦੇ ਮਾਲਕ ਖਡੂਰ ਸਾਹਿਬ ਦੀ ਤਰਫ ਫਿਰ ਵਾਪਸ ਆ ਗਏ ਹਨ। ਕੇਤਕ ਦਿਨ ਸਮੀਪ ਹੀ ਰਾਖੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਅੰਦਰਲਾ ਪ੍ਰੇਮ ਪਿਆਰ ਦੇਖ ਕੇ ਫੁਰਨਾ ਦੇਖ ਕੇ ਕੁਝ ਕੁ ਦਿਨ ਆਪਣੇ ਕੋਲ ਹੀ ਰੱਖਿਆ ਹੈ। ਜਾਨ ਹਿਰਦੇ ਕੀ ਤਿੰਨ ਅਭਿਲਾਖੇ। ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਦੀ ਚਾਹਨਾ ਨੂੰ ਜਾਣਿਆ ਹੈ ਵੀ ਇੱਥੇ ਰਹਿਣਾ ਚਾਹੁੰਦੇ ਕੁਝ ਸਮਾਂ। ਸਭ ਸਮੀਪ ਕੀ ਸੇਵਾ ਕਰੇ। ਹਾਂ, ਜਿੰਨੀ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਦੀ ਸੇਵਾ ਉਹ ਆਪ ਕਰਦੇ ਹਨ। ਅਸ਼ਟ ਪਹਿਰ ਸਿਮਰਨ ਉਰ ਧਰੇ। ਅਸ਼ਟ ਪਹਿਰ ਹਿਰਦੇ ਵਿੱਚ ਹੀ ਸਿਮਰਨ ਕਰਦੇ ਹਨ। ਦੀਨਸ ਆਇਸ ਬਹੁਰ ਕਿਰਪਾਲ। ਕੁਝ ਦਿਨਾਂ ਤੋਂ ਬਾਅਦ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਅਮਰਦਾਸ ਸਾਹਿਬ ਜੀ ਨੂੰ ਆਗਿਆ ਕਰ ਦਿੱਤੀ ਹੈ। ਚੱਲ ਆਏ ਤਬ ਗੋਇੰਦਵਾਲ। ਗੁਰੂ ਅਮਰਦਾਸ ਸਾਹਿਬ ਜੀ ਖਡੂਰ ਸਾਹਿਬ ਤੋਂ ਚੱਲਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਆਏ ਆ ਗਏ ਹਨ। ਪਾਛਲ ਦਿਸਕੋ ਗਮਨ ਰਾਹੂ। ਹਾਂ, ਜਿਹੜਾ ਕੋਈ ਇਹ ਗੋਇੰਦਵਾਲ ਦਾ ਰਸਤਾ ਇਹਦੇ ਵਿੱਚ ਪਿਛਲੇ ਪੈਰੀ ਆਪ ਜੀ ਜਾ ਰਹੇ। ਮੁਖ ਰਾਖੈ ਸਤਿਗੁਰ ਦਿਸ਼ ਤੰਜਾਹੂ। ਹਾਂ, ਜਦੋਂ ਵੀ ਖਡੂਰ ਸਾਹਿਬ ਤੋਂ ਚੱਲਦੇ ਆਪਣਾ ਜਿਹੜਾ ਮੁਖਾਰ ਬਿੰਦ ਹੈ ਸਤਿਗੁਰੂ ਅੰਗਦ ਸਾਹਿਬ ਵੱਲ ਨੂੰ ਰੱਖਦੇ ਹਨ ਹਮੇਸ਼ਾ। ਤਿੰਨ ਕੋਸ ਪਰ ਮਾਥੋ ਟੇਕ। ਤਿੰਨ ਕੋਹਾਂ ਉੱਪਰ ਜਾ ਕੇ ਉੱਥੇ ਖੜ ਕੇ ਅਰਦਾਸ ਕਰਕੇ ਗੁਰੂ ਅੰਗਦ ਸਾਹਿਬ ਜੀ ਨੂੰ ਧਿਆਨ ਧਰਕੇ ਮੱਥਾ ਟੇਕ ਕੇ ਪੁੰਨਪੁਰ ਦਿਸ਼ ਮੁਖ ਕੋਸ ਸੋ ਕੇਕ। ਫਿਰ ਜਿਹੜਾ ਇੱਕੋ ਬਾਕੀ ਰਹਿ ਜਾਂਦਾ ਹੈ ਉਹ ਕਹਿੰਦੇ ਗੋਇੰਦਵਾਲ ਵੱਲ ਨੂੰ ਮੁੱਖ ਕਰਕੇ ਚੱਲ ਪੈਂਦੇ ਹਨ। ਤਿੰਨ ਕੋ ਪਿਛਲ ਪੈਰੀ ਆਉਂਦੇ ਹਨ। ਸੋ ਅਬਲਾ ਉਹ ਥਾਨ ਸੁਹਾਵਤ। ਸੋ ਅਬਲਾ ਉਹ ਥਾਨ ਸੁਹਾਵਤ। ਕਵੀ ਜੀ ਕਹਿੰਦੇ ਹਨ ਜਿੱਥੇ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਖੜਿਆ ਹੋ ਕੇ ਅਰਦਾਸ ਕਰਕੇ ਮੱਥਾ ਟੇਕਦੇ ਸਨ ਉਹ ਹੁਣ ਤੱਕ ਕਹਿੰਦੇ ਅਸਥਾਨ ਸੁਭਾਏ ਮਾਨ ਹੈ ਜਿਸਦਾ ਨਾਮ ਸ੍ਰੀ ਦਮਦਮਾ ਸਾਹਿਬ ਕਰਕੇ ਪ੍ਰਸਿੱਧ ਹੈ। ਵਿਦਤ ਹੈ ਜਗ ਮੈਂ ਸਿੱਖ ਗਾਵਤ। ਸਿੱਖ ਗਾਉਂਦੇ ਹਨ ਸੰਸਾਰ ਦੇ ਵਿੱਚ ਉਹ ਗੁਰੂ ਕਾ ਸਥਾਨ ਪ੍ਰਗਟ ਪ੍ਰਤਾਪੀ ਹੈ। ਗੋਇੰਦਵਾਲ ਕੋਸ ਤਿਸ ਥਲ ਤੇ। ਉਹ ਸਥਾਨ ਤੋਂ ਜਿਹੜਾ ਗੋਇੰਦਵਾਲ ਹੈ ਸਿਰਫ ਇੱਕੋ ਕੋਈ ਹੈ। ਜਹ ਤੇ ਸੂਦੇ ਹੋਏ ਕਰ ਚਲਤੇ। ਜਿੱਥੋਂ ਫਿਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਮੁੱਖ ਕਰਕੇ ਸਿੱਧੇ ਚਲਦੇ ਹੁੰਦੇ ਸਨ। ਨਿਸਮਹਿ ਸਦਨ ਰਹਿ ਗੁਰ ਆਇਸ, ਆਇਸ ਗੁਰੂ ਕੀ ਆਗਿਆ ਹੈ, ਰਾਤ ਦੇ ਸਮੇਂ ਆ ਕੇ ਇੱਥੇ ਗੋਇੰਦਵਾਲ ਸਾਹਿਬ ਰਹਿੰਦੇ। ਦਿਨ ਮਹਿ ਦਰਸੈ ਤਹਾਂ ਸਦਾਇਸ, ਦਿਨ ਦੇ ਸਮੇਂ ਆਪ ਜੀ ਦਰਸ਼ਨ ਕਰਨ ਵਾਸਤੇ ਸ੍ਰੀ ਖਡੂਰ ਸਾਹਿਬ ਚਲੇ ਜਾਂਦੇ ਸਨ। ਇਸੀ ਪ੍ਰਕਾਰ ਕਿਤਕ ਦਿਨ ਬੀਤੇ, ਇਸ ਤਰ੍ਹਾਂ ਜਾਣੀ ਅੰਮ੍ਰਿਤ ਸਵੇਰੇ ਦਰਸ਼ਨ ਕਰਦਿਆਂ ਸ਼ਾਮ ਨੂੰ ਆਪਣੇ ਘਰ ਵਾਪਸ ਪਰਦਿਆਂ ਕੁਝ ਕੁ ਦਿਨ ਲੰਘੇ ਹਨ। ਪਰਮ ਪ੍ਰਸੰਨ ਗੁਰੂ ਕਰ ਲਿੱਤੇ, ਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਆਪਣੇ ਉੱਪਰ ਮਹਾਨ ਹੀ ਪ੍ਰਸੰਨ ਕਰ ਲਿਆ ਅਮਰਦਾਸ ਸਾਹਿਬ ਜੀ ਨੇ। ਪ੍ਰੇਮ ਸਹਿਤ ਮਨ ਨਿਮਰ ਵਿਸਾਲਾ, ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਮਨ ਹੈ ਬੜਾ ਪ੍ਰੇਮ ਸਹਿਤ, ਬੜੀ ਨਿਮਰਤਾ ਦੇ ਸਹਿਤ ਹੈ। ਸੇਵਹਿ ਚਰਨ ਕਮਲ ਸਭ ਕਾਲਾ, ਸਾਰਿਆਂ ਸਮਾਂ ਵਿੱਚ ਚਰਨਾ ਕਮਲਾਂ ਵਿੱਚ ਰਹਿ ਕੇ ਮਹਾਨ ਸੇਵਾ ਕਰਦੇ ਹਨ। ਸ੍ਰੀ ਅੰਗਦ ਸਭ ਗੁਣ ਕੇ ਧਾਮ, ਇਧਰ ਸਤਿਗੁਰੂ ਅੰਗਦ ਸਾਹਿਬ ਜੀ ਸਾਰੇ ਗੁਣਾਂ ਦੇ ਘਰ ਹਨ। ਸਦਾ ਸੁਸ਼ੀਲ ਪਰਮ ਨਿਹਕਾਮ, ਹਮੇਸ਼ਾ ਬੜੇ ਸੀਲ ਸੁਭਾਅ ਵਾਲੇ ਹੈ, ਜਿੰਨੀਆਂ ਮਹਾਨ ਕਾਮਨਾ ਉਹਨਾਂ ਤੋਂ ਰਹਿਤ ਨਿਰਿਸ਼ਚਿਤ ਹਨ। ਭਗਤ ਰੂਪ ਧਰ ਜਗਤ ਦਿਖਾਇਓ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਭਗਤੀ ਦਾ ਸਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਦਿਖਾਇਆ ਹੈ। ਹਰਖ ਨਾ ਸੋਕ ਨਾ ਕਬ ਉਰ ਆਇਓ, ਆਪ ਜੀ ਦੇ ਹਿਰਦੇ ਵਿੱਚ ਕੋਈ ਪਦਾਰਥ ਕਰਕੇ ਖੁਸ਼ੀ ਜਾਣ ਕਰਕੇ ਸੋਗ ਨਿਗਮ ਨਹੀਂ ਆਇਆ ਹੈ। ਮਾਨ ਅਮਾਨ ਸਮਾਨ ਮਹਾਨੇ, ਇਸ ਤਰ੍ਹਾਂ ਕਹਿੰਦੇ ਕੋਈ ਮਾਨ ਸਤਿਕਾਰ ਕਰੀ ਜਾਏ ਕੋਈ ਨਿਰਾਦਰ ਕਰੀ ਜਾਏ ਉਹਦੇ ਵਿੱਚ ਮਹਾਨ ਇੱਕ ਸਮਾਨ ਹੀ ਰਹਿੰਦੇ। ਰਾਗ ਨਾ ਦੁਵੇਖ ਕਿਸੀ ਸੋ ਠਾਨੈ, ਕਿਸੇ ਨਾਲ ਮੋਹਤਾ ਰਾਗ ਮੋਹ ਪਿਆਰ ਨਹੀਂ ਕਰਦੇ, ਕਿਸੇ ਨਾਲ ਦਵੇਸ਼ ਈਰਖਾ ਬੈਰ ਭਾਵ ਨਹੀਂ ਕਰਦੇ ਹਾਂ। ਅਹੰ ਬ੍ਰਹਮ ਨਿਸਚਲ ਬ੍ਰਿਤ ਅੰਤਰ, ਜਿਹੜੀ ਬਿਰਤੀ ਅੰਤਰ ਮੁਖ ਹੋਈ ਚੱਲ ਰਹਿੰਦੀ ਹੈ, ਮੇਰਾ ਆਤਮਾ ਬ੍ਰਹਮ ਸਰੂਪ ਹੈ ਐਸੇ ਜਾਣ ਰਹੇ ਅਨੁਭਵ ਕਰ ਰਹੇ। ਨਿਜ ਸਰੂਪ ਸੋ ਲਾਗੇ ਲੱਗੇ ਨਿਰੰਤਰ, ਆਪਣਾ ਜਿਹੜਾ ਸਵੈ ਸਰੂਪ ਹੈ ਉਹਦੇ ਵਿੱਚ ਲੱਗੇ ਰਹਿੰਦੇ ਜੁੜੇ ਰਹਿੰਦੇ ਨਿਰੰਤਰ ਇੱਕ ਰਸ ਲਗਾਤਾਰ। ਜਿਸ ਕੋ ਛੁਵੈ ਬਿਕਾਰ ਨਾ ਕੋਈ, ਜਿਸ ਬ੍ਰਹਮ ਨੂੰ ਕੋਈ ਵੀ ਜਿਹੜਾ ਸ਼ੇਵਕਾਰ ਹਨ ਉਹ ਛੋ ਨਹੀਂ ਸਕਦੇ ਹਨ। ਪਹੁੰਚਹਿ ਮਨ ਬਾਣੀ ਨਹਿ ਦੋਈ, ਜਿਹਦੇ ਤੱਕ ਮਨ ਤੇ ਬਾਣੀ ਜਵਾਨ ਬੁੱਧ ਆਦਿਕ ਇਹ ਨਹੀਂ ਪਹੁੰਚ ਸਕਦੇ ਹਨ। ਜਾਨ ਨੀਏ ਬੁੱਧ ਕਰਕੇ ਜੋ, ਜਿਹੜਾ ਕਹਿੰਦੇ ਆਤਮ ਵਿਛਾਣੀ ਜਿਹੜੀ ਬੁੱਧੀ ਉਹਦੇ ਕਰਕੇ ਜਾਣਨੀ ਹੈ ਜਾਣਨੇ ਯੋਗ ਹੈ। ਪਦਮ ਪੱਤਰ ਸਮ ਲਿਪ ਹੈ ਨਾ ਸੋ, ਵਾਹਿਗੁਰੂ ਪਰਮੇਸ਼ਰ ਕਮਲ ਦੇ ਪੱਤਰੇ ਵਾਂਗ ਕੋਈ ਲਪਾਏ ਮਾਨ ਨਹੀਂ ਹੁੰਦਾ, ਹਮੇਸ਼ਾ ਅਸੰਗ ਰਹਿੰਦਾ ਹੈ। ਸ਼ਸਤਰਨ ਸੋਨਾ ਬਿਨਾਸਿਓ ਜਾਏ, ਐਸਾ ਪਰਮੇਸ਼ਰ ਵਾਹਿਗੁਰੂ ਜੋ ਕਿਸੇ ਤਰ੍ਹਾਂ ਦੇ ਸ਼ਸਤਰਾਂ ਕਰਕੇ ਕਟਿਆ ਵਡਿਆ ਨਹੀਂ ਜਾਂਦਾ ਹੈ। ਅਗਨ ਨਾ ਜਰਹੈ ਨਾ ਪਾਉਣ ਉਡਾਏ, ਵਾਹਿਗੁਰੂ ਪਰਮੇਸ਼ਰ ਨੂੰ ਅੱਗ ਸਾੜ ਨਹੀਂ ਸਕਦੀ ਹੈ, ਪਾਉਣ ਉਡਾ ਨਹੀਂ ਸਕਦੀ ਹੈ। ਜਲ ਨਹਿ ਡੂਬੈ ਨਭ ਨਾ ਬਿਲਾਏ, ਜਿਹੜਾ ਪਾਣੀ ਹੈ ਉਹ ਬ੍ਰਹਮ ਨੂੰ ਡੁਬਾ ਨਹੀਂ ਸਕਦਾ, ਜਿਹੜਾ ਆਕਾਸ਼ ਉਹਦੇ ਵਿੱਚ ਲੀਨ ਨਹੀਂ ਹੋ ਸਕਦੇ, ਲੀਨ ਨਹੀਂ ਕਰ ਸਕਦਾ ਆਪਣੇ ਵਿੱਚ। ਜਿਸ ਕੋ ਕਾਲ ਸਕੈ ਨਹਿ ਖਾਏ, ਜਿਸ ਵਾਹਿਗੁਰੂ ਪਰਮੇਸ਼ਰ ਨੂੰ ਜਿਹੜਾ ਕਾਲ ਹੈ ਉਹ ਵੀ ਖਾ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ ਹੈ। ਜਿਮ ਰੱਜੂ ਇਹ ਕੀ ਆਧਾਰ, ਇਸ ਤਰ੍ਹਾਂ ਕਹਿੰਦੇ ਜਿਹੜੀ ਰੱਸੀ ਹੁੰਦੀ ਹੈ ਉਹ ਸੱਪ ਦਾ ਆਸਰਾ ਹੁੰਦੀ ਸਹਾਰਾ ਹੁੰਦੀ ਹੈ, ਰੱਸੀ ਕਰਕੇ ਉਹਦੇ ਵਿੱਚ ਜਿਹੜਾ ਕਲਪਤ ਸਭ ਪ੍ਰਤੀਤ ਹੁੰਦਾ ਹੁੰਦਾ ਸਭ ਦਿਸਦਾ ਹੁੰਦਾ ਹੈ। ਤਿਮ ਪਰ ਪੰਚ ਇਹੋ ਤਿਸ ਹੈ ਮਜਾਰ, ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਉਹ ਤਾਂ ਰੱਸੀ ਵਾਂਗ ਹੈ, ਜਿੰਨਾ ਇਹ ਸਾਰਾ ਸੰਸਾਰ ਹੈ ਕਹਿੰਦੇ ਸਾਰਾ ਉਸ ਦੇ ਵਿੱਚ ਹੀ ਹੈ, ਸਭ ਵਾਂਗ ਪ੍ਰਤੀਤ ਹੋ ਰਿਹਾ ਹੈ। ਸੂਰਜ ਆਦਿ ਜੋਤ ਕੀ ਜੋਤ, ਜਿਹੜੇ ਸੂਰਜ ਚੰਦਰਮਾ ਤਾਰੇ ਆਦਿ ਖੜ ਜੋਤੀਆਂ ਹਨ ਉਹਨਾਂ ਦੇ ਵੀ ਜੋਤ ਪ੍ਰਕਾਸ਼ਕ ਹਨ। ਗਿਆਨ ਆਪ ਜੀ, ਜਿਸ ਅਲੰਬ ਕਰ ਸਕਲ ਉਦੋਤ, ਜਿਸ ਵਾਹਿਗੁਰੂ ਪਰਮੇਸ਼ਰ ਦੇ ਆਸਰੇ ਕਰਕੇ ਜਿਹੜੀਆਂ ਖੱਟ ਜੋਤੀਆਂ ਹਨ ਸਭ ਕਹਿੰਦੇ ਦੂਤ ਪ੍ਰਕਾਸ਼ ਕਰ ਰਹੀਆਂ ਹਨ। ਸੂਖਮ ਤੇ ਸੂਖਮ ਨਿਤ ਰਹਿ, ਵਾਹਿਗੁਰੂ ਪਰਮੇਸ਼ਰ ਜਿੰਨੀਆਂ ਸੂਖਮ ਵਸਤੂਆਂ ਉਹਨਾਂ ਤੋਂ ਵੀ ਬੜਾ ਸੂਖਮ ਹੋ ਰਿਹਾ ਹੈ। ਇੰਦਰਾ ਜੁੱਤ ਮਨ ਜਿਸ ਨਹਿ ਲਹਿ, ਜਿੰਨੇ ਵੀ ਕਹਿੰਦੇ ਇੰਦਰੇ ਇਹਨਾਂ ਦੇ ਸਵੇਰ ਜਿਹੜਾ ਮਨ ਹੈ ਜਿਸ ਪਰਮੇਸ਼ਰ ਨੂੰ ਕਹਿੰਦੇ ਜਾਣ ਨਹੀਂ ਸਕਦਾ ਹੈ। ਸਦਾ ਮਿਹਤ ਤੇ ਜੋ ਮਹੀਆਨ, ਵਾਹਿਗੁਰੂ ਪਰਮੇਸ਼ਰ ਸਦਾ ਹਮੇਸ਼ਾ ਵੱਡਿਆਂ ਤੋਂ ਵੀ ਬਹੁਤ ਵੱਡਾ ਹੈ। ਪਾਰ ਨਾ ਪਾਵੇ ਹੈ ਸ਼ਕਤੀਵਾਨ, ਜਿਹੜੇ ਕੋਈ ਸ਼ਕਤੀਆਂ ਵਾਲੇ ਤਾਕਤਾਂ ਵਾਲੇ ਉਹ ਵੀ ਪਰਮੇਸ਼ਰ ਦਾ ਪਾਰਾ ਵਾਰ ਹੱਦ ਬੰਨਾ ਨਹੀਂ ਪਾ ਸਕਦੇ। ਪ੍ਰਗਟ ਵਿਸਾਲ ਜਾਨੀਅਤ ਐਸੇ, ਜਿਹੜਾ ਵਾਹਿਗੁਰੂ ਪਰਮੇਸ਼ਰ ਪ੍ਰਗਟ ਰੂਪ ਵਿੱਚ ਕਹਿੰਦੇ ਐਸੇ ਜਾਣਿਆ ਜਾਂਦਾ ਹੈ ਮਹਾਨ, ਜਿਸ ਬਿਨ ਫੁਰ ਹੈ ਨਿਮੇਖ ਨਾ ਕੈਸੇ, ਪਰਮੇਸ਼ਰ ਦੇ ਕਹਿੰਦੇ ਮਹਾਨ ਉਹ ਵੱਲ ਤੋਂ ਬਗੈਰ ਜਿਹੜੀਆਂ ਪਲਕਾਂ ਹਨ ਅੱਖਾਂ ਦੀਆਂ ਉਹ ਸਫੁਰ ਨਹੀਂ ਹੁੰਦੀਆਂ, ਖੁੱਲਦੀਆਂ ਮਿਚਦੀਆਂ ਨਹੀਂ ਹਨ। ਦੁਰਿਓ ਮਹਾਨ ਨਾ ਜਾਣਿਓ ਜਾਏ, ਵਾਹਿਗੁਰੂ ਪਰਮੇਸ਼ਰ ਐਸਾ ਗੁਪਤ ਹੋਇਆ ਹੈ ਕਿਸੇ ਤਰੀਕੇ ਨਾਲ ਜਾਣਿਆ ਸਮਝਿਆ ਵੀ ਨਹੀਂ ਜਾਂਦਾ। ਰੂਪ ਰੰਗ ਕੁਛ ਹੈ ਨਾ ਲਿਖਾਏ, ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਰੂਪ ਆਕਾਰ ਹੈ ਤੇ ਸਰੀਰ ਦਾ ਰੰਗ ਹੈ ਕੁਛ ਲਿਖਾਏ ਨਾ ਜਾਣਿਆ ਨਹੀਂ ਜਾ ਸਕਦਾ ਹੈ। ਅਚਰਜ ਰੂਪ ਜੋ ਐਸੋ ਹੈ, ਕਹਿੰਦੇ ਜਿਹੜਾ ਵਾਹਿਗੁਰੂ ਹੈ ਉਹ ਅਚਰਜ ਰੂਪ ਐਸਾ ਹੀ ਹੈ ਜੋ ਤਿਸ ਕੋ ਨਾਮ ਵਹਿ ਕਰ ਕਹੈ, ਉਸ ਨੂੰ ਜਿਹੜੇ ਵਿਦਵਾਨ ਲੋਕ ਹੈ ਉਹਨੂੰ ਨਾਮ ਵਾਹਿ ਕਰਕੇ ਕਹਿੰਦੇ ਹਨ। ਗੋ ਤਮ ਜੜ ਅਗਿਆਨ ਅਨਿਤ, ਗੋ ਨਾਮ ਤਮ ਨਾ ਹਨੇਰੇ ਦਾ ਹੈ, ਉਹ ਹਨੇਰਾ ਹੈ ਅਗਿਆਨ ਦਾ, ਅਗਿਆਨ ਜਿਹੜਾ ਹਮੇਸ਼ਾ ਜੜ ਹੈ ਤੇ ਅਨਿਤ ਹੈ ਨਾਸਵੰਤ ਹੈ। ਕਰ ਪ੍ਰਕਾਸ਼ ਚੇਤਨ ਰੂਹ ਨਿਤ, ਰੂਹ ਦਾ ਨਾਮ ਰੂਹ ਦਾ ਅਰਥ ਹੈ ਚੇਤਨ, ਜਿਹੜਾ ਚੇਤਨ ਹਮੇਸ਼ਾ ਕਹਿੰਦੇ ਕਰ ਪ੍ਰਕਾਸ਼, ਹਮੇਸ਼ਾ ਪ੍ਰਕਾਸ਼ ਕਰਦਾ ਚਾਨਣ ਕਰਦਾ ਹੈ। ਐਸੋ ਨਾਮ ਵਾਹਿਗੁਰੂ ਜੋਈ, ਐਸਾ ਜਿਹੜਾ ਨਾਮ ਵਾਹਿਗੁਰੂ ਵਾ ਹੈ। ਸ੍ਰੀ ਅੰਗਦ ਬਪ ਧਾਰ ਕਰ ਸੋਈ, ਵਾਹਿਗੁਰੂ ਨੇ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਦਾ ਸਰੀਰ ਸਰੂਪ ਧਾਰਨ ਕੀਤਾ ਹੋਇਆ ਇਹ ਧਰਤੀ ਤੇ, ਜਗਤ ਬਿਖੈ ਬਨ ਭਗਤ ਦਿਖਾਵੈ, ਇਹ ਤਾਂ ਵਾਹਿਗੁਰੂ ਆਪ ਗੁਰੂ ਅੰਗਦ ਸਾਹਿਬ ਜੀ। ਪਰ ਫੇਰ ਵੀ ਸੰਸਾਰ ਦੇ ਵਿੱਚ ਵੀ ਅਸੀਂ ਪਰਮੇਸ਼ਰ ਦੇ ਭਗਤੀ ਕਰਨ ਵਾਲੇ ਭਗਤ ਬਣ ਕੇ ਦਿਖਾਉਂਦੇ, ਨਹਿ ਸਰੂਪ ਆਪਣੋ ਬਿਧਤਾਵੈ, ਆਪਣਾ ਜਿਹੜਾ ਸੱਚਿਤ ਅਨੰਦ ਸਰੂਪ ਹੈ ਕੁਟਾ ਸਾਖੀ ਰੂਪ ਹੈ ਉਹਨੂੰ ਪ੍ਰਗਟ ਨਹੀਂ ਕਰਦੇ ਦਿਖਾਉਂਦੇ। ਕਰਨੋ ਸਤਨਾਮ ਨਾਮ ਸਿਮਰਨ ਸ੍ਰੀ ਸਤਨਾਮ, ਕੀ ਕਰੀ ਕਰਨੋ ਸਿਮਰਨ ਸ੍ਰੀ ਸਤਨਾਮ, ਇਸ ਤਰ੍ਹਾਂ ਕਹਿੰਦੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ। ਉਪਦੇਸ਼ਤ ਜਗ ਕੋ ਬਸ ਧਾਮ, ਘਰ ਦੇ ਵਿੱਚ ਬਸਦਿਆਂ ਹੋਇਆਂ ਵੀ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ, ਤੁਸਾਂ ਨੇ ਇਸ ਤਰ੍ਹਾਂ ਦਾ ਉਪਦੇਸ਼ ਦਿੰਦੇ ਸਭ ਨੂੰ ਜੋ ਆਉਂਦਾ ਚਰਨ ਸ਼ਰਨ ਵਿੱਚ। ਸਤ ਸੰਗਤ ਸੇਵਨ ਸਿਖਰਾਵੈ, ਇਸ ਤਰ੍ਹਾਂ ਘਰ ਵਿੱਚ ਰਹਿੰਦਿਆਂ ਸਾਧ ਸੰਗਤ ਵੀ ਜਾ ਕੇ ਸੇਵਾ ਕਰਨੀ ਇਹ ਸਿਖਾਉਂਦੇ ਆਪ ਜੀ। ਭਾਉ ਭਗਤ ਕੀ ਰੀਤ ਚਲਾਵੈ, ਗੁਰੂ ਅੰਗਦ ਸਾਹਿਬ ਜੀ ਵੀ ਪ੍ਰੇਮ ਨਾਲ ਜਿਹੜੀ ਭਗਤੀ ਕਰਨੀ ਘਰੇ ਬੈਠ ਕੇ ਸੰਗਤ ਵਿੱਚ ਬੈਠ ਕੇ ਮਰਜ਼ਾਦਾ ਰੀਤੀ ਚਲਾਉਂਦੇ ਆਪ ਜੀ। ਸ੍ਰੀ ਪਰਮੇਸ਼ਰ ਕੇ ਹਮਦਾਸ, ਸਿੱਖਿਆ ਦਿੰਦੇ ਆ ਵੀ ਹਮੇਸ਼ਾ ਇਹ ਕਹਿਣਾ ਵੀ ਅਸੀਂ ਪਰਮੇਸ਼ਰ ਵਾਹਿਗੁਰੂ ਦੇ ਦਾਸ ਹਾਂ, ਸਿੱਖ ਸੇਵਕ ਹਾਂ। ਨਿਰਹੰਕਾਰ ਅਰੋਭ ਨਿਰਾਸ਼, ਇਸ ਤਰ੍ਹਾਂ ਹੰਕਾਰ ਤੋਂ ਰਹਿਤ, ਲੋਭ ਤੋਂ ਰਹਿਤ, ਆਸਾ ਤੋਂ ਨਿਰਾਸੇ, ਪਰਮੇਸ਼ਰ ਭਾਣ ਸੁਭ ਭਾਵਨ, ਜਿਹੜਾ ਪਰਮੇਸ਼ਰ ਦਾ ਭਾਣਾ ਹੁਕਮ ਹੈ ਉਹ ਚੰਗਾ ਭਾਉਣਾ ਚੰਗਾ ਲੱਗਣਾ, ਕਾਇਆ ਤੇ ਹੰਤਾ ਉਠਾ ਉਠਾਵਨ ਸਰੀਰ ਤੇ ਜਿਹੜੀ ਹੰਗਤਾ ਮਮਤਾ ਉਹਨੂੰ ਚੁੱਕ ਦੇਣਾ, ਆਪਣੇ ਆਪ ਨੂੰ ਸਰੀਰ ਰੂਪ ਨਾ ਸਮਝਣਾ, ਨਿਤ ਸੰਤਨ ਕੀ ਸੇਵਾ ਕਰਨੀ। ਸ਼ੇਤਰਾ ਜਿੰਨਾ ਚਿਰ ਸਰੀਰ ਹੈ ਓਨਾ ਚਿਰ ਹਮੇਸ਼ਾ ਸਿਮਰਨ ਵਾਲਿਆਂ ਦੀ ਸੇਵਾ ਕਰਨੀ। ਸਤ ਸੰਗਤ ਮਹਿ ਚਿਤ ਬ੍ਰਿਤ ਧਰਨੀ, ਆਪਣੀ ਜਿਹੜੀ ਮਨ ਚਿਤ ਦੀ ਬਿਰਤੀ ਹੈ ਉਹ ਸਤਸੰਗਤ ਵਿੱਚ ਹਮੇਸ਼ਾ ਲਾਈ ਰੱਖਣੀ, ਸੰਗਤ ਵਿੱਚ ਚਿਤ ਜੋੜੀ ਰੱਖਣਾ। ਆਪਾ ਨਹੀਂ ਜਨਾਵਨ ਕਰਨ, ਕਿੰਨਾ ਵੀ ਮਹਾਨ ਬਣ ਜਾਏ ਫਿਰ ਵੀ ਆਪਣੇ ਆਪ ਨੂੰ ਜਣਾਉਣਾ ਨਹੀਂ ਵੀ ਅਸੀਂ ਬ੍ਰਹਮ ਹੋ ਗਏ ਹਾਂ, ਕਾਨੇ ਉਹ ਹੀਰੇ ਮੈਂ ਉਹ ਹੀਰੇ, ਐਸਾ ਨਹੀਂ ਕਹਿਣਾ ਹੈ। ਦਾਸਨ ਦਾਸ ਦਾਸ ਨਿਜ ਵਰਨ, ਹਾਂ ਆਪਣੇ ਆਪ ਨੂੰ ਵੀ ਜਿੰਨੇ ਵਾਹਿਗੁਰੂ ਦੇ ਦਾਸਾਂ ਦੇ ਦਾਸ ਉਹਨਾਂ ਦੇ ਅਸੀਂ ਦਾਸ ਹਾਂ ਐਸੇ ਕਹਿਣਾ ਜਵਾਨ ਤੋਂ। ਪਰਮ ਪਰਮੇ ਪ੍ਰੇਮ ਪਰਮੇਸ਼ਰ ਮਾਹੀ, ਇਸ ਤਰ੍ਹਾਂ ਦਾਸਾਂ ਦੇ ਦਾਸ ਉਹਨਾਂ ਦੇ ਦਾਸ ਬਣ ਕੇ ਪਰਮੇਸ਼ਰ ਦੇ ਮਹਾਨ ਵਿੱਚ ਪ੍ਰੇਮ ਕਰਨਾ। ਬੇਨਤੀ ਕਰਨ ਸੋ ਮੈਂ ਕੁਛ ਨਾਹੀ, ਬੇਨਤੀਆਂ ਵਾਹਿਗੁਰੂ ਅੱਗੇ ਕਰਨੀਆਂ ਕਿ ਹੇ ਪਰਮੇਸ਼ਰ ਮੈਂ ਤਾਂ ਕੁਝ ਵੀ ਹੈ ਨਹੀਂ ਹੈ। ਕਰਨ ਕਰਾਵਨ ਕੋ ਇੱਕ ਦਾਤਾ, ਹਾਂ ਜਿਹੜਾ ਕਰਨ ਬਣਾਉਣ ਵਾਲਾ ਇੱਕੋ ਇੱਕ ਵਈ ਪਰਮੇਸ਼ਰ ਨਾਮ ਦਾਤਾ ਹੈ। ਪੂਰਨ ਸਰਬ ਠੌਰ ਸੋ ਜਾਤਾ, ਸਾਰੀਆਂ ਜਗ੍ਹਾ ਵਿੱਚ ਉਹ ਪਰਿਪੂਰਨ ਕਰਕੇ ਜਾਣਿਆ ਜਾਂਦਾ ਹੈ। ਸ਼ਬਦ ਗੁਰੂ ਕੇ ਗਾਵਨ ਕਰਨੇ, ਫਿਰ ਜਿਹੜੇ ਸ਼ਬਦ ਗੁਰੂ ਦੇ ਬਾਣੀ ਦੇ ਉਚਾਰਨ ਕੀਤੇ ਉਹਨਾਂ ਨੂੰ ਰਾਗਾਂ ਵਿੱਚ ਗਾਉਣਾ ਜਾਂ ਉਂਝ ਪ੍ਰੇਮ ਨਾਲ ਪੜ੍ਹਨਾ। ਕਿਦੋ ਸ਼ਬਦ ਧੁਨ ਸ੍ਰੋਣਨ ਧਰਨੇ, ਅਥਵਾ ਜਿਹੜੀ ਸ਼ਬਦ ਦੀ ਆਵਾਜ਼ ਹੈ ਬਾਣੀ ਦੀ ਆਵਾਜ਼ ਉਹ ਕੰਨਾਂ ਵਿੱਚ ਸੁਣਨੀ, ਹਮੇਸ਼ਾ ਬਾਣੀ ਸੁਣਦੇ ਰਹਿਣਾ ਸਰੋਤੇ ਬਣ ਕੇ। ਨਿਸਦਿਨ ਸਿਮਰਹੁ ਸ੍ਰੀ ਸਤਨਾਮ, ਫਿਰ ਇਸ ਤਰ੍ਹਾਂ ਵੀ ਦਿਨੇ ਰਾਤ ਸਤਨਾਮ ਵਾਹਿਗੁਰੂ ਵੀ ਸਿਮਰਦੇ ਰਹੋ। ਦੋਹ ਲੋਕਨ ਕੇ ਪੂਰਤ ਕਾਮ, ਇਹ ਉਪਦੇਸ਼ ਦਿੰਦੇ ਹੈ ਵੀ ਇਹ ਦੋਹਾਂ ਲੋਕਾਂ ਦੇ ਜਿਹੜੇ ਤੁਹਾਡੇ ਕੰਮ ਹੈ ਪੂਰੇ ਕਰੇਗਾ, ਲੋਕ ਪ੍ਰਲੋਕ ਤੁਹਾਡਾ ਸਫਲ ਬਣਾ ਦੇਗਾ ਇਹ ਸਤਨਾਮ ਵਾਹਿਗੁਰੂ ਦਾ ਸਿਮਰਨ। ਇਸ ਵਿਧ ਆਪਣੋ ਆਪ ਛਪਾਏ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਹਾਥ ਪਰਮੇਸ਼ਰ ਰੂਪ ਪਰ ਫਿਰ ਵੀ ਆਪਣੇ ਆਪ ਨੂੰ ਕਹਿੰਦੇ ਲੁਕਾ ਛਕਾ ਕੇ ਅਲੋਪ ਕਰਕੇ। ਨਹਿ ਕੈਸੇ ਜਗ ਮਹਿ ਵਿਦਤਾ, ਸੰਸਾਰ ਦੇ ਵਿੱਚ ਕਿਸੇ ਤਰ੍ਹਾਂ ਵੀ ਕਹਿੰਦੇ ਆਪਣੇ ਆਪ ਨੂੰ ਪ੍ਰਗਟ ਨਹੀਂ ਕਰ ਰਹੇ, ਗੁਪਤ ਰੱਖ ਰਹੇ। ਜੋ ਨਰ ਅਤ ਪ੍ਰੇਮੀ ਸਿੱਖ ਆਹੇ, ਜਿਹੜੇ ਕੋਈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਬਹੁਤੇ ਪ੍ਰੇਮੀ ਸਿੱਖ ਸੇਵਕ ਹੈ, ਕਹਿਣ ਸੁਣਨ ਸ੍ਰੀ ਮੁਖ ਕਰਤਾ ਹੈ। ਉਹਨਾਂ ਨਾਲ ਜਿਵੇਂ ਬਾਬਾ ਬੁੱਢਾ ਸਾਹਿਬ, ਭਾਈ ਭਗੀਰ ਸਾਹਿਬ, ਭਾਈ ਸਧਾਰਨ, ਮਨਸੁਖ ਸ਼ਾਹੂ ਕਾਰਵਾ, ਇਹੋ ਜਿਹੜੇ ਕੋਈ ਗੁਰੂ ਕੇ ਸਿੱਖ ਬਹੁਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰੇਮੀ, ਉਹਨਾਂ ਨਾਲ ਕੋਈ ਬਚਨ ਬਿਲਾਸ ਕਰ ਕਰਾ ਲੈਂਦੇ। ਲਕਸ਼ਮੀ ਨਿਤ ਸੇਵਤ ਦਰਬਾਰ, ਹਾਂ ਜਿਹੜੀ ਕੋਈ ਮਾਇਆ ਹੈ ਉਹ ਤਾਂ ਹਮੇਸ਼ਾ ਗੁਰੂ ਕੇ ਦਰਬਾਰ ਦੀ ਆ ਕੇ ਸੇਵਾ ਕਰਦੀ, ਬੇਅੰਤ ਮਾਇਆ ਆਉਂਦੀ ਹੈ। ਸਿੱਧਾ ਪਦ ਅਰਬਿੰਦ ਜੁਹਾਰ, ਜਿਹੜੀਆਂ 18 ਸਿੱਧੀਆਂ ਉਹ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦੇ ਚਰਨਾਂ ਕਮਲਾਂ ਤੇ ਸੀਸ ਝੁਕਾਉਂਦੀਆਂ ਨਮਸਕਾਰਾਂ ਕਰ ਰਹੀਆਂ। ਨੌ ਨਿਧਾ ਕਰ ਜੋਰ ਖਰੀ ਹੈ, ਜਿਹੜੀਆਂ ਨੌ ਨਿਧੀਆਂ ਹਨ, ਨੌ ਖਜ਼ਾਨੇ, ਅਸਨ ਬਸਨ ਭੂ ਕਣਕ ਫੁਨ ਦਾਸੀ ਚੋਬ ਗੁਲਾਮ ਰਸਵਾਹੇ ਹੰਡਵਾਹੇ ਜਾਨੀਏ, ਜੇ ਨੌ ਨਿਧ ਕੇ ਨਾਮ ਅਸਨ 36 ਪ੍ਰਕਾਰ ਦੇ ਜਿਹੜੇ ਛਕਣ ਵਾਲੇ ਭੋਜਨ ਮਿਲ ਜਾਣੇ, ਇਹ ਇੱਕ ਨਿਧੀ ਪ੍ਰਾਪਤ ਹੋ ਗਈ, ਇੱਕ ਖਜ਼ਾਨਾ ਮਿਲ ਗਿਆ। ਇਸੇ ਤਰ੍ਹਾਂ ਮਨ ਭਾਉਂਦੇ ਜਿਹੜੇ ਕੋਈ ਬਸਨ ਬਸਤਰ ਪਹਿਨਣ ਨੂੰ ਹਾਸਲ ਹੋ ਜਾਣੇ, ਇਹ ਦੂਜੀ ਨਿਧੀ ਮਿਲ ਗਈ, ਦੂਜਾ ਖਜ਼ਾਨਾ ਹਾਸਲ। ਇਸ ਤਰ੍ਹਾਂ ਖੁੱਲੀ ਡੁੱਲੀ ਧਰਤੀ ਮਿਲ ਜਾਣੀ, ਜਿਵੇਂ ਜਾਇਦਾਦ ਬਣ ਜਾਣੀ, ਇਹ ਤੀਜਾ। ਇਹ ਸੋਨਾ ਦਾਸ ਦਾਸ ਦਾਸੀਆਂ ਅਤੇ ਚੋਬਦਾਰ ਅਤੇ ਹੋਰ ਮੁੱਖ ਦੇ ਜਿਹੜੇ ਟਹਿਲੂਏ ਗੁਲਾਮ ਮਿਲ ਜਾਣੇ, ਰੋਟੀ ਖਾ ਕੇ ਜਿਹਨਾਂ ਨੇ ਕੰਮ ਕਰਨਾ ਕੁਝ ਨਹੀਂ ਦੇਣਾ ਹੈ, ਇਹੋ ਜਿਹੇ ਗੁਲਾਮ ਮੁੱਖ ਦੇ ਕੰਮ ਕਰਨ ਵਾਲੇ, ਇਹ ਜਿਹੜਾ ਮਿਲ ਜਾਣਾ ਇਹ ਕਹਿੰਦੇ ਨਿਧੀਆਂ ਹਨ। ਰਸਵਾਹੇ ਹੰਡਵਾਹੇ ਜਾਨੀਏ, ਰਸਾਂ ਵਾਲੀਆਂ ਅਸਵਾਰੀਆਂ, ਹੰਡਵਾਹੇ ਹੰਡੋਲੇ ਸੁਖ ਪਾਲਕੀਆਂ, ਇਸ ਤਰ੍ਹਾਂ ਕਹਾਰਾ ਨੇ ਚੁੱਕ ਲੈਣਾ ਸੁਖਪਾਲਕੀ ਨੂੰ, ਮੋਹ ਨਾਲ ਬੈਠ ਜਾਣਾ ਜਾਂ ਪੈ ਜਾਣਾ ਅਤੇ ਸਫ਼ਰ ਕਰ ਲੈਣਾ ਆਰਾਮ ਨਾਲ। ਇਸ ਤਰ੍ਹਾਂ ਦੀਆਂ ਜਿਹੜੀਆਂ ਨੌ ਨਦੀਆਂ ਹਨ, ਗੁਰ ਆਇਸ ਅਨੁਸਾਰ ਧਰੀ ਹੈ, ਹੱਥ ਜੋੜ ਕੇ ਖੋਤੀਆਂ, ਗੁਰੂ ਮਹਾਰਾਜ ਦੇ ਆਗਿਆ ਅਨੁਸਾਰ ਹੀ ਕਹਿੰਦੇ ਸਨ, ਕਹਿੰਦੇ ਰੱਖੀਆਂ ਹੋਈਆਂ ਹਨ। ਅਪਰ ਜੇ ਸਕਤਾ ਅਨੇਕ ਪ੍ਰਕਾਰ, ਹੋਰ ਕਹਿੰਦੇ ਜਿਹੜੀਆਂ ਅਨੇਕਾਂ ਤਰ੍ਹਾਂ ਦੀਆਂ ਤਾਕਤਾਂ ਹਨ, ਜਹਾਂ ਦਿਸ ਗੁਰ ਕੈ ਨਿਤ ਪਰਵਾਰ, ਚਾਰ ਸਵੇਰੇ ਗੁਰੂ ਅੰਗਦ ਸਾਹਿਬ ਜੀ ਦੇ ਇਰਦ ਗਿਰਦ ਘੇਰਾ ਕੱਤੀ ਖੜੀਆਂ ਰਹਿੰਦੀਆਂ ਹਨ। ਅੰਗੀਕਾਰ ਨਾ ਤਿਸ ਕੋ ਹੋਵੇ, ਗੁਰੂ ਮਹਾਰਾਜ ਜੀ ਕਿਸੇ ਵੀ ਜਿਹੜੀ ਤਾਕਤ ਹੈ ਉਹਨੂੰ ਗ੍ਰਹਿਣ ਨਹੀਂ ਕਰਦੇ, ਉਹ ਤਾਕਤ ਨੂੰ ਵਰਤਦੇ ਨਹੀਂ ਹਨ। ਕਬਹੋ ਨਹੀਂ ਤਿਨਕੀ ਦਿਛ ਜੋਵੈ, ਉਹਨਾਂ ਨੂੰ ਵਰਤਣਾ ਤਾਂ ਕੀ ਹੈ, ਕਦੇ ਤਰਫ ਉਹਨਾਂ ਦੀ ਕਹਿੰਦੇ ਨਿਗਾਹ ਨਾਲ ਤੱਕਦੇ ਹੀ ਨਹੀਂ, ਨਿਗਾਹ ਹੀ ਨਹੀਂ, ਨਿਗਾਹ ਨਾਲ ਦੇਖਦੇ ਹੀ ਨਹੀਂ ਹਨ। ਉਹ ਸ਼ਕਤੀਆਂ ਵੱਲੇ ਨਿਧੀਆਂ ਵੱਲੇ ਆਪਣੋ ਨਹਿ ਪ੍ਰਤਾਪ ਕਰ ਸਕਦਾ ਹੈ, ਉਹ ਜਿਹੜੀਆਂ ਸ਼ਕਤੀਆਂ ਤਾਕਤਾਂ ਆਪਣਾ ਜਿਹੜਾ ਫਿਰ ਤੇਜ ਪ੍ਰਤਾਪ ਦਿਖਾ ਨਹੀਂ ਸਕਦੀਆਂ, ਗੁਰੂ ਤੇ ਗੁਰੂ ਮਹਾਰਾਜ ਤੇ ਗਲਵਾ ਨਹੀਂ ਦਵਾ ਨਹੀਂ ਪਾ ਸਕਦੀਆਂ। ਤੂਸ਼ਨ ਭਈ ਗੁਰੂ ਮੁਖ ਤਾਕ ਹੈ, ਚੁੱਪ ਹੋਈਆਂ ਮਹਾਨ ਰਿਧੀਆਂ ਸਿੱਧੀਆਂ ਤਾਕਤਾਂ ਕਹਿੰਦੇ ਚੁੱਪ ਹੋ ਕੇ ਗੁਰੂ ਅੰਗਦ ਸਾਹਿਬ ਜੀ ਦੇ ਮੁਖ ਵੱਲ ਨੂੰ ਤੱਕਦੀਆਂ ਵੀ ਆਗਿਆ ਕਰਨ ਅਸੀਂ ਕਰੀਏ ਕਰਤੱਵ। ਕਰਾ ਮਾਤ ਕੋ ਸਾਗਰ ਭਾਰੀ, ਭਾਵੇਂ ਗੁਰੂ ਅੰਗਦ ਸਾਹਿਬ ਜੀ ਸਾਰੀਆਂ ਕਰਾਮਾਤਾਂ ਦੇ ਭਾਰੀ ਸਮੁੰਦਰ ਹਨ, ਬੂੰਦ ਸਮਾਨ ਜਾਨ ਨਹਿ ਪਿਆਰੀ, ਜਿਵੇਂ ਇੱਕ ਪਾਣੀ ਦੀ ਭੋਰਾ ਇੱਕ ਬੂੰਦ ਹੁੰਦੀ, ਉਹਦੇ ਸਮਾਨ ਕਿਸੇ ਸ਼ਕਤੀ ਨੂੰ ਪਿਆਰੀ ਨਹੀਂ ਸਮਝਦੇ ਹਨ। ਕਬਹੋ ਨਾ ਹਿਤ ਕਰ ਕਿਸਨੂੰ ਦਿਖਾਈ, ਕਿਸੇ ਨੂੰ ਵੀ ਕਹਿੰਦੇ ਹਿਤ ਕਰਕੇ ਪ੍ਰੇਮ ਕਰਕੇ ਕਦੇ ਵੀ ਆਪ ਜੀ ਨੇ ਕੋਈ ਤਾਕਤ ਸ਼ਕਤੀ ਰਿਧੀ ਸਿੱਧੀ ਦਿਖਾਈ ਹੀ ਨਹੀਂ। ਮਨਹੋ ਸਮੀਪ ਨਾ ਏਵ ਛੁਪਾਈ, ਇਸ ਤਰ੍ਹਾਂ ਗੁਰੂ ਮਹਾਰਾਜ ਨੇ ਰਿਧੀਆਂ ਸਿੱਧੀਆਂ ਤਾਕਤਾਂ ਲੋਭ ਕਰਕੇ ਛੁਪਾ ਕੇ ਰੱਖੀਆਂ, ਵੀ ਉਹ ਪ੍ਰਤੀਤ ਹੁੰਦਾ ਵੀ ਇਹਨਾਂ ਦੇ ਕੋਲ ਤਾਂ ਕੁਛ ਵੀ ਹੈ ਨੀ, ਇਹ ਤਾਂ ਐਵੇਂ ਹੀ ਹੈ। ਅਜਰ ਜਰਨ ਸ੍ਰੀ ਅੰਗਦ ਜੈਸੇ, ਕਵੀ ਜੀ ਕਹਿੰਦੇ ਹੋਏ ਸੁਰਤਾ ਜਿਹਨੂੰ ਅਜਰ ਸ਼ਕਤੀ ਨੂੰ ਜਰ ਕੇ ਸਹਾਰ ਕੇ ਰੰਗਣਾ ਗੁਰੂ ਅੰਗਦ ਸਾਹਿਬ ਜੀ ਵਰਗਾ, ਭੂਤ ਭਵਿਖਣ ਨਾ ਅਬ ਭਾਤ ਐਸੇ, ਕਹਿੰਦੇ ਨਾ ਭੂਤ ਪਿਛਲੇ ਸਮੇਂ ਵਿੱਚ, ਭਵਿੱਖ ਆਉਣ ਵਾਲੇ ਸਮੇਂ ਵਿੱਚ, ਨਾ ਹੁਣ ਕਹਿੰਦੇ ਹੁੰਦੇ ਸਮੇਂ ਵਿੱਚ ਕੋਈ ਹੈਗਾ ਇਹਨਾਂ ਦੇ ਤਲ। ਦੋਹਰਾ ਰਚਨ ਸਿੰਘਾਸਨ ਲੋਕ ਤ੍ਰੈ, ਰਚਨ ਸੰਘਾਰਨ ਲੋਕ ਤ੍ਰੈ, ਤਿੰਨਾਂ ਲੋਕਾਂ ਨੂੰ ਰਚ ਦੇਣਾ, ਪੈਦਾ ਕਰ ਦੇਣਾ, ਫਿਰ ਖਤਮ ਕਰ ਦੇਣਾ, ਮਹਾਂ ਪਰਲੋਕ ਕਰ ਦੇਣੀ। ਅਸ ਸ਼ਕਤੀ ਕੋ ਪਾਏ, ਜਿਹੜੀ ਮਹਾਨ ਤਾਕਤ ਹੈ ਉਹਨੂੰ ਪਾ ਕਰਕੇ, ਨਿਬਲ ਨਰਨ ਤੇ ਦੁੱਖ ਸਹਿ, ਫਿਰ ਵੀ ਕਹਿੰਦੇ ਜਿਹੜੇ ਕਮਜ਼ੋਰ ਜੇ ਲੋਕ ਉਹਨਾਂ ਤੋਂ ਜਿਹੜਾ ਦੁੱਖ ਸਹਾਰ ਲੈਣਾ, ਧੰਨ ਗੁਰੂ ਸਮਦਾਏ, ਕਰੀ ਜਨ ਮਾੜਾ ਮੋਟਾ ਦੇਖਿਆ ਕਰ ਸਮੁਦਾਇ, ਧੰਨ ਗੁਰੂ ਸੁਖਦਾਇ, ਸੁਖ ਦੇਣ ਵਾਲੇ ਸਤਿਗੁਰੂ ਅੰਗਦ ਸਾਹਿਬ ਜੀ ਧੰਤਾ ਯੋਗ ਹਨ। ਦੋਹਰਾ ਇਸ ਪ੍ਰਕਾਰ ਕੇਤਕ ਦਿਵਸ, ਇਸ ਤਰ੍ਹਾਂ ਕਹਿੰਦੇ ਕੁਝ ਦਿਨ ਬੀਤ ਗਏ ਤਿਸ ਥਾਰ, ਸ੍ਰੀ ਖਡੂਰ ਸਾਹਿਬ ਰਹਿੰਦਿਆਂ ਰਹਿੰਦੇ ਆਪ ਜੀ ਨੂੰ ਬੀਤ ਗਏ, ਪ੍ਰਗਟਹਿ ਜਗ ਮਹਿ ਨਹਿ ਅਦਿਕ, ਗੁਰੂ ਅੰਗਦ ਸਾਹਿਬ ਜੀ ਸੰਸਾਰ ਦੇ ਵਿੱਚ ਬਹੁਤਾ ਪ੍ਰਗਟ ਨਹੀਂ ਹੁੰਦੇ। ਸ੍ਰੀ ਅੰਗਦ ਗੁਣ ਖਾਨ, ਸਵਾਏ ਮਾਨ ਸਤਿਗੁਰੂ ਅੰਗਦ ਸਾਹਿਬ ਜੀ ਗੁਣਾਂ ਦੇ ਖਾਨ, ਚੌਪਈ ਇੱਕ ਖਡੂਰ ਮਹਿ ਤਪਾ ਰਹਿਤ ਹੈ, ਖਡੂਰ ਦੇ ਵਿੱਚ ਕਹਿੰਦੇ ਇੱਕ ਤਪ ਤਪ ਕਰਨ ਵਾਲਾ ਤਪਾ ਜਾ ਪਖੰਡੀ ਰਹਿੰਦਾ ਸੀ, ਆਪਣੀ ਸੁਤਤ ਜੋ ਸਦਾ ਕਹਿਤ ਹੈ, ਆਪਣੀ ਜਿਹੜੀ ਮਹਿਮਾ ਵਡਿਆਈ ਕਹਿੰਦੇ ਆਪਣੀ ਜ਼ਬਾਨ ਤੋਂ ਆਪੇ ਹਮੇਸ਼ਾ ਕਹੀ ਜਾਂਦਾ ਸੀ ਵੀ ਮੈਂ ਬੜਾ ਮਹਾਨ ਹਾਂ, ਜੰਤਰ ਮੰਤਰ ਕਰਬੇ ਜਿਸ ਆਵੈ, ਤਬੇ ਨੂੰ ਕਹਿੰਦੇ ਤਵੀ ਤਗ ਜੇ ਲਿਖਣੇ ਆਉਂਦੇ ਆ, ਹੋਰ ਮੰਤਰ ਪੜ੍ਹਨੇ ਆਉਂਦੇ, ਹਥੌੜੇ ਜੇ ਕਰਨੇ ਆਉਂਦੇ, ਝਾੜੇ ਕਰਨੇ ਜਾਣਦਾ, ਲੋਕਨ ਵਿਖੇ ਪਖੰਡ ਕਮਾਵੈ, ਲੋਕਾਂ ਵਿੱਚ ਕਹਿੰਦੇ ਬੜਾ ਏਡਾ ਪਖੰਡ ਜਾ ਕਮਾਉਂਦਾ ਤਪਾ, ਬਹੁਤੇ ਨਰ ਜਿਸ ਮਨ ਆਨ, ਇਸ ਪਖੰਡੀ ਤਪੇ ਨੂੰ ਬੜੇ ਲੋਕ ਕਹਿੰਦੇ ਆ ਕੇ ਮੰਨਦੇ ਜਾਂ ਆਨ ਕਨੀ ਈਨ ਕਨੌਡ ਮੰਨਦੇ, ਚਰਨ ਧਰ ਹੈ ਸਿਰ ਨਮੋ ਬਖਾਨ। ਇਸ ਤਰ੍ਹਾਂ ਕਹਿੰਦੇ ਚਰਨਾਂ ਤੇ ਸੀਸ ਰੱਖਦੇ ਹੈ, ਨਮਸਕਾਰ ਕਹਿੰਦੇ ਹੈ। ਤਪਾ ਜੀ ਤੁਹਾਨੂੰ ਨਮਸਕਾਰ ਹੋਵੇ ਜੀ। ਜਿਸ ਕੋ ਕਹਿਓ ਕਰ ਹੈ ਸਭ ਕੋਏ। ਇਸੇ ਖਡੂਰ ਦੇ ਤਪੇ ਦਾ ਕਿਹਾ ਹੋਇਆ ਸਭ ਕੋਈ ਪਿੰਡ ਦਾ ਪੁਰਸ਼ ਕਰਦਾ ਹੈ। ਬਹੁਤ ਭਾਂਤ ਜਿਸ ਪੂਜਾ ਹੋਏ, ਤਰ੍ਹਾਂ ਤਰ੍ਹਾਂ ਕਰਕੇ ਬੜੀ ਪੂਜਾ ਪ੍ਰਤਿਸ਼ਠਾ ਹੁੰਦੀ ਹੈ। ਖਹਿਰੇ ਜਾਟ ਖਡੂਰ ਮਜਾਰ, ਕਹਿੰਦੇ ਖਹਿਰੇ ਗੋਦ ਦੇ ਜਿਮੀਦਾਰ ਹੈ, ਖਡੂਰ ਸਾਹਿਬ ਦੇ ਵਿੱਚ ਰਹਿਣ ਵਾਲੇ। ਵਸਤ ਹੁੰਦੇ ਸਹਿ ਵੱਡ ਪਰਿਵਾਰ, ਹਾਂ ਬੜੇ ਬੜੇ ਪਰਿਵਾਰਾਂ ਦੇ ਸਹਿਤ ਇੱਥੇ ਬਸ ਰਸ ਰਹੇ ਸਨ। ਸਰਬ ਤਪੇ ਕੀ ਕਹਿੰਦੇ ਜਿਹੜਾ ਪਖੰਡੀ ਤਪ ਹੈ ਨਾ, ਜੰਤਰ ਮੰਤਰ ਅੱਗੇ ਕਰਨ ਵਾਲਾ, ਇਹਦੀ ਆਗਿਆ ਨੂੰ ਮੰਨਦੇ ਸਨ। ਅਨਕ ਉਪਾਇਨ ਦੇਵਨ ਠਾਨ ਹੈ, ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਪਿਆਟਾਂ ਲਿਆ ਲਿਆ ਕੇ ਇਹਨੂੰ ਦਿੰਦੇ ਸਨ, ਮੱਥੇ ਟੇਕਦੇ ਸਨ। ਦੁਗਧ ਦਧੀ ਕ੍ਰਿਤ ਅਰ ਮਿਸ਼ਟਾਨਾ, ਦੁੱਧ ਗਹੀ ਹੈ ਘਿਓ ਹੈ ਹੋਰ ਗੁੜ ਮਿੱਠਾ ਸ਼ੱਕਰ ਆਦਿਕ। ਪਰਬਨ ਵਿਖੇ ਲਿਆ ਧਨ ਧਾਨਾ, ਜਦੋਂ ਕਹਿੰਦੇ ਕੋਈ ਪੁਰਬ ਦਾ ਸਮਾਂ ਆ ਜਾਂਦਾ, ਮੱਸਿਆ ਸੰਗਰਾਂਦ ਪੂਰਨਮਾਸੀ ਆ ਜਾਂਦੀ, ਉਦੋਂ ਕਹਿੰਦੇ ਧਨ ਵੀ ਲਿਆਉਂਦੇ ਹੋਰ ਚੌਲਾਂ ਨਾਦਕ ਲਿਆਉਂਦੇ ਹਨ। ਦੇਹ ਢਿੱਗ ਅਰਪ ਹੈ ਬਿਨਾ ਬਖਾਨਾ ਹੈ, ਮੇਰੇ ਕੋਲ ਕਹਿੰਦੇ ਚੌਲਾ ਨਾਦਕ ਲਿਆ ਕੇ ਹੋਰ ਤਰ੍ਹਾਂ ਤਰ੍ਹਾਂ ਮਿੱਠਾ ਲਿਆ ਕੇ ਤੇ ਮੱਥਾ ਟੇਕਦੇ ਬੇਨਤੀਆਂ ਕਰਦੇ ਕਹਿੰਦੇ। ਇੱਥੇ ਆਦਿਕ ਪ੍ਰਿਆ ਵਸਤੂ ਅੰਨ ਹੈ, ਇਸ ਤੋਂ ਆ ਲੈ ਕੇ ਹੋਰ ਜਿਹੜੀਆਂ ਮਨ ਨੂੰ ਪਿਆਰੀਆਂ ਵਸਤੂਆਂ ਲੱਗਣ ਵਾਲੀਆਂ ਸਭ ਇਹਨੂੰ ਖੁਸ਼ ਕਰਨ ਵਾਸਤੇ ਲਿਆਉਂਦੇ ਦਿੰਦੇ ਹੈ। ਤਿਸ ਤੇ ਡਰ ਹੈ ਗ੍ਰਾਮ ਨਰ ਸਾਰੇ, ਜੰਤਰੀ ਮੰਤਰੀ ਪਖੰਡੀ ਜਾ ਤਪੈ ਤਾਂ ਖਡੂਰ ਸਾਹਿਬ ਦੇ ਜਿੰਨੇ ਲੋਕ ਸਾਰੇ ਡਰ ਪੈ ਖਾਂਦੇ। ਨਹਿਰ ਇਸ ਧਾਰ ਕੁਬਾਕ ਉਚਾਰੇ, ਡਰਦੇ ਵੀ ਗੁੱਸਾ ਧਾਰ ਕੇ ਸਾਨੂੰ ਖੋਟਾ ਵਚਨ ਨਾ ਕੋਈ ਸ਼ਰਾਬ ਦਾ ਵਚਨ ਨਾ ਕਹਿ ਦੇਵੇ। ਕਹਿ ਨਸੋ ਮਨ ਹੈ ਨਰ ਗ੍ਰਾਮੀਨ, ਹਾਂ ਕਹਿੰਦੇ ਜਿੰਨੇ ਕਹਿੰਦੇ ਪਿੰਡਾਂ ਦੇ ਲੋਕ ਇਹਦਾ ਕਿਹਾ ਹੋਈ ਬੰਦੇ ਸਨ। ਸੋ ਸੰਤਨ ਕੋ ਸਕਹਿ ਨਾ ਚੀਨ, ਇਹੋ ਜਿਹਾ ਡੰਬੀ ਪਖੰਡੀ ਹੈ ਜਿਹੜੇ ਸਿਮਰਨ ਵਾਲੇ ਸਾਧੂ ਸੰਤ, ਉਹਨੂੰ ਤਾਂ ਦੇਖਣਾ ਨੀ ਜਾਣਨਾ ਹੀ ਨੀ ਚਾਹੁੰਦਾ ਹੈ। ਪ੍ਰਿਤ ਇਸ ਕੋ ਨਿਸ ਬਾਸੁਰ ਕਰਹੀ, ਹਾਂ ਇਸ ਤਰ੍ਹਾਂ ਕਹਿੰਦੇ ਰਾਤ ਇਹਦੇ ਨਾਲ ਹੀ ਪ੍ਰੇਮ ਪਿਆਰ ਕਰਦੇ ਲੋਕ। ਦੇ ਧਨ ਧਾਨ ਸੋ ਬਿਨ ਉਚਰਹੀ, ਹਾਂ ਜਿਹੜਾ ਕੋਈ ਧਨ ਹੈ ਹੋਰ ਅੰਨ ਆਦਿਕ ਚੌਲ ਆਦਿਕ ਦੇ ਕੇ ਇਹਨੂੰ ਮੱਥੇ ਇਹਦੇ ਅੱਗੇ ਬੇਨਤੀਆਂ ਕਰਦੇ ਹੈ ਪਿੰਡ ਦੇ ਲੋਕ। ਤਹਾਂ ਬਾਸ ਸੀ ਗੁਰ ਅੰਗਦ ਕੇਰਾ, ਇੱਥੇ ਖਡੂਰ ਸਾਹਿਬ ਦੇ ਵਿੱਚ ਹੀ ਗੁਰੂ ਅੰਗਦ ਸਾਹਿਬ ਜੀ ਦਾ ਨਿਵਾਸ ਹੈ, ਜਿੱਥੇ ਜੰਤਰੀ ਮਖੰਡੀ ਡੰਬੀ ਪਖੰਡੀ ਤਪਾ ਰਹਿੰਦਾ। ਨਹੀਂ ਮਹਾਤਮ ਲਖ ਹੈ ਕਨੇਰਾ, ਜਿੰਨੇ ਖਡੂਰ ਸਾਹਿਬ ਦੇ ਲੋਕ ਹੈ ਮਹਾਨ ਸਤਿਗੁਰੂ ਦਾ ਮਹਾਤਮ ਤੇਜ ਪ੍ਰਤਾਪ ਨੂੰ ਨਹੀਂ ਜਾਣ ਸਕਦੇ, ਜਾਣ ਰਹੇ ਹਨ। ਕਬ ਹੈ ਨਾ ਜਾਏ ਨਿਵਾਵਹ ਸੀਸ, ਕਦੇ ਵੀ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵੀ ਜਾ ਕੇ ਨਮਸਕਾਰ ਨਹੀਂ ਕਰਦੇ। ਨਹਿ ਮਨ ਹੈ ਇਹ ਸਭ ਜਗ ਈਸ, ਇਹ ਨਹੀਂ ਕੋਈ ਮੰਨਦੇ ਵੀ ਇਹ ਗੁਰੂ ਅੰਗਦ ਸਾਹਿਬ ਤਾਂ ਸਾਰੇ ਸੰਸਾਰ ਦੇ ਈਸ਼ਵਰ ਮਾਲਕ ਹਨ। ਅਪਰ ਲੋਕ ਜਿਮ ਬਾਸ ਹੈ ਗ੍ਰਾਮ, ਸਿਰਫ ਖਡੂਰ ਦੇ ਲੋਕ ਇਉਂ ਹੀ ਸਮਝਦੇ ਜਿਵੇਂ ਵੀ ਹੋਰ ਸਾਡੇ ਪਿੰਡ ਵਿੱਚ ਲੋਕ ਆ ਕੇ ਬਸ ਰਿਹਾ ਬਾਹਰੋਂ। ਤਿਉਂ ਜਾਣ ਹੈ ਇਹ ਭੀ ਰਹਿ ਧਾਮ, ਜਾਣਦੇ ਵੀ ਇਹ ਵੀ ਆਪਣਾ ਕਰਜ਼ਾ ਬਣਾ ਕੇ ਇੱਥੇ ਸਹੁਰੇ ਕਰ ਰਹੀ ਜਾ ਰਹੇ ਹੈ। ਸਤ ਸੰਗੀ ਜਿਨ ਮਹਿ ਨਹਿ ਕੋਈ, ਜਿਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਸਤਸੰਗਤ ਕਰਨ ਵਾਲਾ ਕੋਈ ਸਤਸੰਗੀ ਹੈ ਹੀ ਨਹੀਂ ਸੀ। ਕਿਮ ਪ੍ਰਭਾਵ ਕੋ ਜਾਣਹਿ ਸੋਈ, ਜਦੋਂ ਸਤਸੰਗੀ ਹੈ ਨਹੀਂ ਹੈ ਫਿਰ ਗੁਰੂ ਅੰਗਦ ਸਾਹਿਬ ਦੇ ਤੇਜ ਪ੍ਰਭਾਵ ਨੂੰ ਕਿਵੇਂ ਕੋਈ ਜਾਣ ਸਕੇ। ਕੇਤਕ ਸਮਾਂ ਬਤੀਤਨ ਪਾਇਓ, ਗੁਰੂ ਅੰਗਦ ਸਾਹਿਬ ਜੀ ਨੂੰ ਇੱਥੇ ਖਡੂਰ ਸਾਹਿਬ ਵਿੱਚ ਰਹਿੰਦਿਆਂ ਕੁਝ ਕੁ ਸਮਾਂ ਬੀਤ ਗਿਆ ਲੰਘ ਗਿਆ। ਵਰਖਾ ਬਿਨਾਂ ਸਮੇਂ ਤਬ ਹੋਇਓ, ਇਸੇ ਤਰ੍ਹਾਂ ਬਾਰਿਸ਼ ਤੋਂ ਬਿਨਾਂ ਤਦੋਂ ਸਮਾਂ ਹੋਇਆ ਆ ਬਾਰਿਸ਼ ਨਾ ਪਈ। ਮਾਸ ਭਾਦਰ ਪਦ ਔੜ ਲੱਗੀ ਅਸ, ਜਦੋਂ ਭਾਦਰੋਂ ਦਾ ਮਹੀਨਾ ਚੜਿਆ ਕਹਿੰਦੇ ਸੀ ਔੜ ਲੱਗ ਗਈ ਹੈ, ਸਭ ਹੀ ਸ਼ੁਸ਼ਕ ਹੋ ਗਈ ਬਸ ਵੱਡ ਸੱਸ, ਇੰਨੀ ਵੱਡੀ ਖੇਤੀ ਸੀ ਸਾਰੀ ਕਹਿੰਦੇ ਸੁੱਕ ਸੁੱਕ ਗਈ ਹੋਈ ਹੈ, ਪੂਰਬ ਜਹਾਂ ਪ੍ਰਿਖਤ ਹਰਿਆਈ, ਪਹਿਲਾਂ ਜਿੱਥੇ ਕਹਿੰਦੇ ਹਰ ਥਾਂ ਬਾਹਰ ਖੇਤਾਂ ਵਿੱਚ ਹਰਿਆਵਲਤਾ ਦਿਸਦੀ ਸੀ, ਬਿਨ ਪਾਕੇ ਫਿਰਗੀ ਜਰਦਾਈ, ਔੜ ਲੱਗ ਗਈ ਹੈ ਬਾਰਿਸ਼ ਪਈ ਨੀ ਪੱਕੇ ਤੋਂ ਬਗੈਰ, ਹਰ ਪਾਸੇ ਖੇਤੀ ਦੇ ਪਿਲੱਤਣ ਜੀ ਫਿਰ ਗਈ, ਪੀੜੀ ਪੈ ਗਈ ਹੈ, ਨਾ ਅੰਨ ਤਰਸੇ ਗ੍ਰਾਮੀਨ, ਕਡੂਰ ਪਿੰਡ ਦੇ ਲੋਕ ਡਰ ਗਏ ਆ ਵੀ ਹੁਣ ਅੰਨ ਤਾਂ ਹੋਣਾ ਨਹੀਂ ਹੈ, ਹਮਰੇ ਤੋਂ ਜੀਵਨ ਇਹੋ ਚੀਨ, ਸਾਡਾ ਤਾਂ ਜਿਹੜਾ ਅੰਨ ਹੈ ਵੀ ਜ਼ਿੰਦਗੀ ਜਿਉਣਾ ਜਾਣਿਆ ਜਾਂਦਾ, ਸਾਡੀ ਤਾਂ ਜਿੰਦ ਜਾਨ ਆ ਇਹ ਅੰਨ, ਬਿਨਾਂ ਅੰਨ ਤੇ ਬਹੁਤ ਦੁੱਖ ਪਾਏ, ਆ ਬਿਨਾਂ ਦੁੱਖ ਅੰਨ ਤੋਂ ਹੁਣ ਤੁਸੀਂ ਬੜਾ ਦੁੱਖ ਪਾਵਾਂਗੇ, ਸਕਲ ਕੁਟੰਬ ਕਹੋ ਕਿਆ ਖਾਏ, ਦੱਸੋ ਵੀ ਜਦੋਂ ਅੰਨੀ ਨਾ ਹੋਇਆ ਸਾਰਾ ਪੁਰਸ਼ ਟੱਬਰ ਟੀਰ ਕੀ ਖਾਏ ਪੀਏਗਾ, ਧਨ ਧਨ ਤੇ ਅਰ ਪਸ਼ੂਨ ਸੰਗ, ਸਾਡਾ ਸਰੀਰ ਵੀ ਧਨ ਵੀ ਹੋਰ ਜਿਹੜੇ ਕੋਈ ਪਸ਼ੂ ਹੈ ਨਾਲ, ਜੋ ਹਮ ਪਾਲਣ ਕਰੀ ਅਭੰਗ, ਖੇਤੀ ਅਸੀਂ ਕਹਿੰਦੇ ਆਪਣੇ ਸਰੀਰ ਨਾਲ ਧਨ ਲਾ ਕੇ ਤੇ ਹੋਰ ਪਸ਼ੂਆਂ ਨਾਲ ਹਲ ਹੁਲ ਵਾਹ ਕੇ ਚੰਗੀ ਤਰ੍ਹਾਂ ਇੱਕ ਰਸ ਪਾਲਣਾ ਕੀਤੀ ਸੀ, ਜੇ ਵਰਖਾ ਅਬ ਹੋਵੇ ਨਾਹੀਂ, ਇਹ ਕਰਕੇ ਵੀ ਹੁਣ ਬਾਰਿਸ਼ ਨਾ ਨਾ ਹੋਈ ਮੀਂਹ ਨਾ ਪਿਆ, ਨਿਜ ਪਰਿਵਾਰ ਕੁਤੋ ਨਿਰਵਾਹੀ, ਹੋਣਾ ਨੀ ਆ ਸਾਡਾ ਜਿਹੜਾ ਪਰਿਵਾਰ ਉਹਦਾ ਕਿਵੇਂ ਨਿਵਾਹ ਹੋਵੇਗਾ, ਬਿਨ ਪਾਕੇ ਹੋ ਜਾਏ ਬਿਨਾਸ਼, ਇਹ ਤਾਂ ਵੀ ਬਾਰਿਸ਼ ਪੈਣੀ ਨੀ ਔੜ ਲੱਗੀ ਹੈ, ਬਿਨਾਂ ਪੱਕਿਆਂ ਤੋਂ ਇਹ ਖੇਤੀ ਨੇ ਖਾਸ ਹੋ ਜਾਣਾ, ਕਹਾਂ ਅੰਨ ਕੀ ਪੂਜਾ ਹੈ ਆਸ, ਜਿਹੜਾ ਵੀ ਬਹੁਤ ਅੰਨ ਹੋ ਜਾਏਗੀ ਇਹ ਆਸਾ ਕਿਵੇਂ ਸਾਡੀ ਪੂਰੀ ਹੋਵੇਗੀ, ਹਮਰੇ ਨਿਕਟ ਦਰਬ ਗੱਲ ਤਾਨੇ, ਇਸ ਤੋਂ ਆ ਲੈ ਕੇ ਖੰਡੂਰ ਸਾਹਿਬ ਵਾਲੇ ਜਿੰਨੇ ਜਿਮੀਦਾਰ ਚਿੰਤਾ ਵਿੱਚ ਲੀਨ ਹੋ ਗਏ, ਆਪਸ ਵਿਖੇ ਮਿਲੇ ਇੱਕ ਥਾਨੇ, ਇੱਕ ਦਿਨ ਦੀ ਗੱਲ ਆਪੋ ਜੀ ਇੱਕ ਜਗ੍ਹਾ ਏ ਮਿਲ ਗਏ ਇਕੱਠਿਆਂ ਹੋ ਗਏ, ਕਹਿਤ ਭਏ ਜੋ ਵੱਡੇ ਕਹਾਵੇ, ਹਾਂ ਜੇ ਆਪਣੇ ਆਪ ਨੂੰ ਵੱਡੇ ਕਹਾਉਣ ਵਾਲੇ ਉਹ ਕਹਿਣ ਲੱਗੇ ਇੱਕ ਦੂਸਰੇ ਨੂੰ, ਪੁੱਛੋ ਪਾਂਦਾ ਜੇ ਘਨ ਆਵੇ, ਕਿਸੇ ਪਾਂਦੇ ਨੂੰ ਜਾ ਕੇ ਵੀ ਪੁੱਛੋ ਪੱਤਰੀ ਖਿਲਾਓ ਸ਼ਾਇਦ ਕੋਈ ਬਦਲੀ ਆ ਜਾਏ ਮੀਂਹ ਪੈ ਜਾਏ, ਕਰ ਹੈ ਸਕਲ ਕਹਿ ਜੋ ਸੋਏ, ਜਿਹੜਾ ਵੀ ਆਪਣਾ ਪਾਂਦਾ ਕਹੂਗਾ ਪੱਤਰੀ ਦੱਸਣ ਵਾਲਾ ਕਹੂਗਾ ਆਪਾਂ ਉਹੀ ਕਰ ਕਰਾ ਲਵਾਂਗੇ, ਜਿਮ ਖੇਤੀ ਹਰਿਆਵਲ ਹੋਏ, ਇਸ ਤਰ੍ਹਾਂ ਵੀ ਬਾਰਿਸ਼ ਪੈਣ ਤੋਂ ਸਾਡੀ ਜਿਹੜੀ ਖੇਤੀ ਹਰੀ ਭਰੀ ਹੋ ਜਾਏਗੀ, ਸੁਣਤ ਏਕ ਤੇ ਦੂਸਰ ਕਹੈ, ਇੱਕ ਤੋਂ ਸੁਣ ਕੇ ਦੂਸਰਾ ਇਉਂ ਕਹਿੰਦਾ ਹੈ, ਹਮਰੋ ਗੁਰੂ ਤਪਾ ਜੋ ਹੈ, ਆਪਾਂ ਪਾਂਧੇ ਕੋਲ ਕੀ ਜਾ ਕੇ ਲੈਣਾ ਸਾਡਾ ਇੱਥੇ ਕਹਿੰਦੇ ਖਰੂਰ ਵਿੱਚ ਇੱਕ ਤਪਾਗੀ ਗੁਰੂ ਹੈਗਾ ਹੈ, ਕਰਾ ਮਾਤ ਯੁੱਧ ਮੈਂ ਹਾਂ ਭਾਖਤ, ਹਮੇਸ਼ਾ ਕਹਿੰਦਾ ਰਹਿੰਦਾ ਵੀ ਬੜੀਆਂ ਤਾਕਤਾਂ ਦੇ ਸਹਾਇਤਾ ਮੇਰੇ ਕੋਲ ਬੜੀ ਸ਼ਕਤੀ ਹੈ, ਸਭ ਤੇ ਵੱਡਾ ਤੇਜ ਜੋ ਰਾਖਤ, ਆਪਣੇ ਕੋਲ ਸਾਰਿਆਂ ਨੂੰ ਬੜਾ ਤੇਜ ਪ੍ਰਤਾਪ ਉਹ ਰੱਖਦਾ, ਕਹਿੰਦਾ ਮੈਂ ਬੜੀ ਤਾਕਤ ਵਾਲਾ ਜੋ ਚਾਹਾਂ ਕਰ ਕਰਾ ਸਕਦਾ, ਸਕਲ ਗ੍ਰਾਮ ਕੋ ਹੈ ਹਿਤਕਾਰੀ, ਬਾਕੀ ਵੀ ਸਾਡੇ ਖਰੂਰ ਸਾਹਿਬ ਨਗਰ ਦਾ ਬੜਾ ਹਿੱਤ ਕਰਨ ਵਾਲਾ ਵੀ ਹੈ, ਜੋ ਸਮੁਦਾਏ ਵਿਘਨ ਦੁਆ ਟਾਰੀ, ਇੰਨੇ ਸਾਰੇ ਪਿੰਡ ਵਿੱਚ ਵਿਘਨ ਪੈਣ ਵਾਲੇ ਸਾਰੇ ਉਹ ਦੂਰ ਕਰ ਦਿੰਦਾ ਹੈ, ਹਮਰੀ ਤਿਰੀਏ ਲੈ ਜਾਵੇ ਬਾਲਕ, ਆਪੋ ਜੀ ਕਹਿੰਦੇ ਦੇਖੋ ਸਾਡੀਆਂ ਘਰ ਵਾਲੀਆਂ ਛੋਟੇ ਛੋਟੇ ਬੱਚੇ ਗੋਦੀਆਂ ਉਹਦੇ ਕੋਲ ਲੈ ਜਾਂਦੀਆਂ, ਮੰਤਰ ਦੇ ਦੁੱਖ ਦਾਰਦ ਟਾਲਕ, ਮੰਤਰ ਜਿਹਾ ਪੜ ਕੇ ਹਥੌੜਾ ਜਿਹਾ ਕਰਕੇ ਦੁੱਖ ਦਿਦਰ ਦੂਰ ਕਰ ਦਿੰਦਾ, ਸੰਕਟ ਅਪਰ ਅਨੇਕ ਨਿਵਾਰ ਹੈ, ਜਿਹੜੇ ਅਨੇਕਾਂ ਤਰ੍ਹਾਂ ਦੇ ਦੁੱਖ ਹੈ ਕੋਈ ਅਚੰਦਰਾ ਹੋ ਜੇ ਕੋਈ ਜਿਨੇ ਆ ਜੇ ਉਹ ਮੰਤਰ ਪੜ ਕੇ ਦੁੱਖ ਦੂਰ ਕਰ ਦਿੰਦਾ, ਸਖਤਵੰਤ ਹੈ ਸੁਖ ਦਾਤਾ ਰਹੇ ਸਖਤਵੰਤ ਹੈ ਸੁਖ ਦਾ ਤਾਰ ਹੈ, ਇਸ ਤਰ੍ਹਾਂ ਕਹਿੰਦੇ ਸ਼ਕਤੀ ਵਾਲਾ ਤਪੈ ਤੇ ਸੁਖਾਂ ਦਾ ਦੇਣ ਵਾਲਾ ਦਾਤਾ ਹੈ, ਤਿਸ ਢਿੱਗ ਮਿਲ ਕਰ ਚੱਲਿਓ ਸਾਰੇ, ਭਾਵੇਂ ਸਾਰੇ ਮਿਲ ਜੁਲ ਕਰਕੇ ਉਹ ਤਪੇ ਗੁਰੂ ਕੋਲ ਕਿਉਂ ਨਾ ਚੱਲੀਏ। ਕੱਚ ਮਿਸਟਾਨ ਲੈ ਧਰਹੋ ਅਗਾਰੇ, ਆਪੋ ਵਿੱਚ ਹੀ ਕਹਿਣ ਵਰਗੇ ਵੀ ਕੁਝ ਨਾ ਕੁਝ ਨਾ ਕੁਝ ਗੁਰ ਮਿੱਠਾ ਲੈ ਕੇ ਉਹਦੇ ਅੱਗੇ ਰੱਖ ਦਿਓ। ਆਪਾਂ ਕਰਹਿ ਬੇਨਤੀ ਪਰ ਕੈ ਪਾਏ, ਉਹਦੇ ਚਰਨੀ ਪੈ ਕੇ ਆਪਾਂ ਰਣ ਮੁੜ ਕੇ ਨਗਰ ਦੇ ਲੋਕ ਬੇਨਤੀ ਕਰਾਂਗੇ। ਤਿਸ ਤੇ ਜਾਂਚੋ ਬਰਖਾ ਆਏ, ਆਪਣੇ ਗੁਰੂ ਤਪੋ ਤੋਂ ਮੰਗ ਕਰੋ ਜਿਸ ਕਰਕੇ ਵੀ ਬਾਰਿਸ਼ ਆ ਜਾਵੇ। ਅਸ ਮਸਲਤ ਕਰ ਬ੍ਰਿਧ ਸਭ ਲੀਨੇ, ਇਸ ਤਰ੍ਹਾਂ ਕਹਿੰਦੇ ਸਾਰਿਆਂ ਨੇ ਕਹਿੰਦੇ ਸਲਾਹ ਜੀ ਕਰ ਲਈ। ਗਏ ਤਪੇ ਢਿੱਗ ਚਿੰਤਾ ਕੀਨੇ, ਹਾਂ ਬੜੀ ਚਿੰਤਾ ਕਰਕੇ ਤਪੇ ਗੁਰੂ ਦੇ ਕੋਲ ਚਲੇ ਗਏ। ਗਾਦੀ ਕੋ ਲਗਾਏ ਸੋ ਬੈਸਾ, ਇਹਦਾ ਜਿਹੜਾ ਤਪਾ ਪਖੰਡੀ ਗੁਰੂ ਹੈ ਕਹਿੰਦੇ ਬਹੁਤ ਵੱਡੀ ਗੱਦੀ ਜੀ ਲਾ ਕੇ ਬੈਠਾ ਹੈ। ਸਮਦ ਦੰਭ ਧਰ ਮੂਰਤ ਜੈਸਾ, ਇਉਂ ਹੀ ਪ੍ਰਤੀਤ ਹੁੰਦਾ ਵੀ ਜਿਹੜੇ ਹੰਕਾਰ ਦੇ ਸਹਿਤ ਕਹਿੰਦੇ ਪਖੰਡ ਡੰਭੀ ਕਹਿੰਦੇ ਸ਼ਕਧਾਰੀ ਬੈਠਾ ਹੋਵੇ ਤਪੇ ਗੁਰੂ ਜੀ। ਧਰਿਓ ਅਗਾਰੀ ਕਰ ਮਿਸ਼ਟਾਨ, ਨਗਰ ਦੇ ਸਿਆਣਿਆਂ ਲੋਕਾਂ ਨੇ ਗੁਰ ਮਿੱਠਾ ਜਾ ਬਨਾਰ ਸਵਾਰ ਕੇ ਦੇ ਅੱਗੇ ਰੱਖ ਦਿੱਤਾ। ਨਮੋ ਸਭਨ ਕਰ ਬੰਦੇ ਪਾਨ, ਦੋਵੇਂ ਹੱਥ ਜੋੜ ਜੋੜ ਕੇ ਸਭ ਨੇ ਨਮਸਕਾਰਾਂ ਇਹਨੂੰ ਕੀਤੀਆਂ ਮੱਥੇ ਟੇਕੇ। ਬ੍ਰਿਧਨ ਤਿਸ ਕੋ ਜਸ ਬਹੁ ਭਾਖਾ, ਜਿਹੜੇ ਬਜ਼ੁਰਗ ਹੈ ਉਹਨਾਂ ਨੇ ਫਿਰ ਬੜਾ ਇਹਨਾਂ ਜਸ ਕਿਹਾ, ਬੜੀਆਂ ਨੂੰ ਚੁੱਕਿਆ ਹੈ। ਤੁਮ ਪੂਰ ਹੋ ਬਹੁਤਨ ਅਭਿਲਾਖਾ, ਸਾਡੇ ਤਪਾ ਗੁਰੂ ਜੀ ਤੁਸੀਂ ਬੜੀਆਂ ਸਾਡੀਆਂ ਖਾਸ਼ਾਂ ਪੂਰੀਆਂ ਕਰਦੇ। ਅਜਮਤਵਾਨ ਮਹਾਨ ਪਛਾਣੇ, ਹੇ ਤਪਾ ਗੁਰੂ ਜੀ ਅਸੀਂ ਤਾਂ ਤੁਹਾਨੂੰ ਮਹਾਨ ਸ਼ਕਤੀਆਂ ਵਾਲੇ ਪਛਾਣਦੇ ਹਾਂ। ਬਹੁ ਆਵਤ ਤੁਮ ਢਿੱਗ ਦੁੱਖ ਹਾਨੇ, ਦੇਖੋ ਦੁੱਖਾਂ ਨੂੰ ਨਾਸ਼ ਕਰਾਉਣ ਵਾਲੀ ਤੁਹਾਡੇ ਕੋਲ ਕਿੰਨੇ ਲੋਕ ਚੱਲ ਚੱਲ ਕੇ ਆਉਂਦੇ ਹਾਂ। ਜਾਂ ਤੇ ਰਾਵਰ ਕੀ ਬਹੁ ਕੀਰਤ, ਇਸ ਕਰਕੇ ਹੇ ਸਾਡੇ ਤਪਾ ਗੁਰੂ ਜੀ ਤੁਹਾਡੀ ਬੜੀ ਮਹਿਮਾ ਵਡਿਆਈ ਹੈ। ਸਮੁਦਾਇਕ ਗ੍ਰਾਮ ਬਿਸਤੀਰਤ, ਸਿਰਫ ਸਾਡੇ ਨਗਰ ਵਿੱਚ ਨੀ ਹੋਰ ਪਿੰਡਾਂ ਵਿੱਚ ਵੀ ਤੁਹਾਡੀ ਮਹਿਮਾ ਫੈਲੀ ਹੋਈ। ਸਭ ਚੱਲ ਆਏ ਸਰਨ ਤੁਮਾਰੀ, ਇਹ ਸਾਡੇ ਤਪਾ ਗੁਰੂ ਜੀ ਹੁਣ ਅਸੀਂ ਤੁਹਾਡੇ ਚਰਨ ਸ਼ਰਨ ਵਿੱਚ ਚੱਲ ਕੇ ਆਏ ਹਾਂ ਸਾਰੇ। ਕਬਹਿ ਕਾਮਨਾ ਪੂਰਬ ਹਮਾਰੀ, ਕਬਹਿ ਕਾਮਨਾ ਕਬਹਿ ਅਬ ਹੈ ਕਾਮਨਾ ਪੂਰਬ ਹਮਾਰੀ, ਹਾਂ ਹੇ ਤਪਾ ਗੁਰੂ ਜੀ ਹੁਣ ਸਾਡੀ ਜਿਹੜੀ ਮਨ ਦੀ ਕਾਮਨਾ ਖਾਹਿਸ਼ ਪੂਰੀ ਕਰ ਦਿਓ। ਸੁਣ ਕਰ ਤਪਾ ਹਰਖ ਕੈ ਗਰਬਾ, ਆਪਣੀ ਵਡਿਆਈ ਮਹਿਮਾ ਸੁਣ ਕੇ ਤਪਾ ਕਹਿੰਦੇ ਖੁਸ਼ੀ ਵਿੱਚ ਹੰਕਾਰ ਵਿੱਚ ਹੁਕ ਗਿਆ। ਮਮ ਅਨੁਸਾਰ ਸਦਾ ਰਹਿ ਸਰਬਾ, ਠੀਕ ਹੈ ਮੇਰੇ ਅੱਗੇ ਅਨੁਸਾਰ ਹੀ ਰਹਿਣ ਵਾਲੇ ਹੈ ਹਮੇਸ਼ਾ। ਪਖੋ ਤੁਮਾਰੀ ਭਗਤ ਵਿਸਾਲਾ, ਇਸ ਤਰ੍ਹਾਂ ਕਹਿੰਦੇ ਹੰਕਾਰ ਵਿੱਚ ਆ ਕੇ ਖੁਸ਼ ਹੋ ਕੇ ਕਹਿਣ ਲੱਗਿਆ ਤੁਹਾਡੀ ਵੀ ਮੈਂ ਬੜੀ ਭਗਤੀ ਸੇਵਾ ਵੇਖਦਾ। ਕਰੋ ਕਾਮਨਾ ਦੇਹੋ ਦਰ ਹਾਲਾ, ਇਸ ਕਰਕੇ ਜੋ ਤੁਸੀਂ ਕੋਈ ਕਾਮਨਾ ਕਰਦੇ ਹੋ ਮੈਂ ਬੜੀ ਛੇਤੀ ਪੂਰੀ ਕਰ ਦਿੰਦਾ ਹਾਂ। ਤੁਮ ਮੇਰੇ ਹੋ ਸੇਵਕ ਸਾਰੇ, ਜਿੰਨੇ ਖਡੂਰ ਵਿੱਚ ਰਹਿਣ ਵਾਲੇ ਮਰਵਾਹੇ ਗੋਦੇ ਖਹਿਰੇ ਗੋਦੇ ਜ਼ਿਮੀਦਾਰ ਤੁਸੀਂ ਸਾਰੇ ਮੇਰੇ ਸਿੱਖ ਸੇਵਕ ਹੋ। ਜੋ ਚਰਨ ਦੇਹ ਦੁੱਖ ਟਾਰੇ, ਤੁਸੀਂ ਮੇਰੇ ਚਰਨਾਂ ਨੂੰ ਪੂਜਦੇ ਮੈਂ ਤੁਹਾਡੇ ਦੁੱਖਾਂ ਨੂੰ ਦੂਰ ਕਰ ਦਿੰਦਾ। ਸੁਣ ਕੇ ਰਾਹਕ ਬਿਨੈ ਬਖਾਨੀ, ਇਸ ਤਰ੍ਹਾਂ ਤਪੇ ਗੁਰੂ ਪਖੰਡੀ ਤੋਂ ਸੁਣ ਕੇ ਜ਼ਿਮੀਦਾਰਾਂ ਨੇ ਬੇਨਤੀ ਕਹੀ। ਸੁਣੋ ਤਪਾ ਜੀ ਦੁਰਲਭ ਪਾਣੀ, ਸਾਡੇ ਤਪਾ ਗੁਰੂ ਜੀ ਸਾਹਿਬਾਂ ਸੁਣੋ ਇਸ ਵੇ ਤਾਂ ਜਿਹੜਾ ਪਾਣੀ ਹੈ ਬੜਾ ਦੁਰਲਭ ਹੈ, ਬੜਾ ਔਖਾ ਮਿਲ ਰਿਹਾ। ਪ੍ਰਥਮ ਭਈ ਵਰਖਾ ਬਹੁਤ ਧਾਰਾ, ਆਪ ਜਾਣਦੇ ਹੋ ਵੀ ਪਹਿਲਾਂ ਤਾਂ ਧਰਤੀ ਤੇ ਬੜੀ ਖੁੱਲੀ ਡੁੱਲੀ ਮੋਹਲੇ ਧਾਰ ਬਾਰਿਸ਼ ਪਈ। ਬੀਜੇ ਖੇਤ ਉੱਗੇ ਰੰਗ ਹਰਾ, ਅਸੀਂ ਖੇਤ ਬੀਜ ਦਿੱਤੇ ਹੋ ਕਹਿੰਦੇ ਉੱਗ ਪਏ ਤੇ ਹਰਾ ਭਰਾ ਰੰਗ ਹੋ ਗਿਆ, ਹਰਿਆਵਲਤਾ ਹੋ ਗਈ। ਵਿਧੀ ਅਰੋਗ ਵੱਡੀ ਜਬ ਹੋਈ, ਜਦੋਂ ਕਹਿੰਦੇ ਨਿਰੋਗਤਾ ਸਹਿ ਕਹਿੰਦੇ ਵੱਧਦੀ ਵੱਧੀ ਉਹ ਵੱਡੀ ਹੋ ਗਈ ਖੇਤੀ। ਸਾਡੇ ਮੇਘ ਨਭ ਆਏ ਨਾ ਕੋਈ, ਹੁਣ ਕਹਿੰਦੇ ਆਕਾਸ਼ ਵਿੱਚ ਬੱਦਲ ਹੀ ਹਟ ਗਏ, ਮੀਂਹ ਪਾਉਣ ਕੋਈ ਆਈ ਨੀ ਰਿਹਾ ਹੈ। ਬੀਤਿਓ ਕਿਤਕ ਕਾਲ ਬਿਨ ਪਾਣੀ, ਬਿਨਾਂ ਬੱਦਲ ਦੇ ਪਾਣੀ ਤੋਂ ਕਾਫੀ ਸਮਾਂ ਲੰਘ ਗਿਆ ਹੈ। ਹਰੀ ਹੁਤੀ ਸਕਲੀ ਕੁਮਲਾਨੀ, ਇਹ ਤਪਾ ਗੁਰੂ ਜੀ ਪਹਿਲਾਂ ਖੇਤੀ ਹਰੀ ਭਰੀ ਸੀ, ਹੁਣ ਪਾਣੀ ਬਿਨਾਂ ਮੀਂਹ ਪੈ ਤੇ ਮੇਰੀ ਸਾਰੀ ਕਮਲਾਂ ਮੁਰਝਾ ਗਈ। ਜੀਐ ਵਹਿਰ ਅਨ ਜੇ ਹੋਇਓ ਨਾਹੀ ਇਹ ਤਪਾ ਗੁਰੂ ਜੀ ਬਾਹਰ ਬਾਹਰ ਖੇਤਾਂ ਵਿੱਚ ਅਨ ਨਾ ਨਾ ਹੋਇਆ ਸ਼ੰਕਾ ਹਮਰੇ ਜੀਵਨ ਮਾਹੀ ਇਹ ਤਾਂ ਸਾਡੇ ਜਿਉਣ ਦੇ ਵੀ ਸ਼ੰਕਾ ਵੀ ਭੁੱਖੇ ਧਿਆਏ ਮਰ ਮੁੱਕ ਜਾਵਾਂਗੇ ਜਾਂ ਤੇ ਕਰਨਾ ਕਰੋ ਮਹਾਨੀ ਇਸ ਕਰਕੇ ਇਹ ਸਾਡੇ ਤਪਾ ਗੁਰੂ ਜੀ ਸਾਡੇ ਉੱਪਰ ਮਹਾਨ ਕਿਰਪਾ ਕਰੀਏ ਜਿਸ ਤੇ ਘਨ ਹੋਏ ਮਮੋਚਹ ਪਾਣੀ ਇਸ ਕਰਕੇ ਆਕਾਸ਼ ਵਿੱਚ ਬੱਦਲ ਹੋਏ ਆਉਣ ਤੇ ਬੜਾ ਭਾਰੀ ਪਾਣੀ ਛੱਡਣ ਮੋਲੇ ਤਾਰ ਬਾਰਿਸ਼ ਕਰ ਦੇਣ ਸੁਨਤ ਤਪੇ ਨੇ ਬਾਤ ਵਿਚਾਰੀ ਹਾਂ ਇਸ ਤਰ੍ਹਾਂ ਜਿਮੀਦਾਰਾਂ ਦੀ ਗੱਲਬਾਤ ਸੁਣ ਕੇ ਤਪੇ ਨੇ ਕਹਿੰਦੇ ਪਖੰਡੀ ਨੇ ਉਹ ਗੱਲਬਾਤ ਸੋਚੀ ਵਿਚਾਰੀ ਉਤੋਂ ਗੁਰੂ ਸੋ ਮਤ ਸਰ ਭਾਰੀ ਇਹ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਬੜਾ ਭਾਰੀ ਈਰਖਾ ਕਰਨ ਵਾਲਾ ਹੈ ਸੀ ਆਏ ਵਹਿਰ ਤੇ ਸਿੱਖ ਕਨੇਰੇ ਵੇਖੋ ਬਾਹਰੋਂ ਸਿੱਖ ਇਹਨਾਂ ਦੇ ਕੋਲ ਬਹੁਤ ਆਉਂਦੇ ਚੱਲ ਚੱਲ ਕੇ ਰਹਿਤ ਨਿਕਟ ਪੁਨ ਗਮ ਨਾ ਡੇਰੇ ਹਾਂ ਇਹਨਾਂ ਦੇ ਕੋਲ ਆ ਕੇ ਰਹਿ ਜਾਂਦੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਾਂ ਤਿੰਨਕੋ ਦੇਖ ਦੁਖਤ ਮਨ ਮਾਹੀ ਉਹਨਾਂ ਨੂੰ ਇਹ ਤਪਾ ਗੁਰੂ ਦੇਖ ਦੇਖ ਕੇ ਆਪਣੇ ਮਨ ਵਿੱਚ ਬੜਾ ਦੁਖੀ ਹੁੰਦਾ ਹੈ ਗੁਰਤਾ ਗੁਰਨਾ ਸਹਿ ਸਕਹਿ ਨਾਹੀ ਜੋ ਗੁਰਤਾ ਗੱਦੀ ਉਹਦੀ ਗੌਰਵਤਾ ਇਹ ਵਡਿਆਈ ਇਹ ਸਹਾਰ ਨਹੀਂ ਸਕਦਾ ਹੈ ਮਹਾ ਤਪ ਹੈ ਚਿਤ ਚਿੰਤਾ ਧਰਤਾ ਹਾਂ ਕਹਿੰਦੇ ਮਹਾਨ ਤਪ ਦਾ ਚਿਤ ਵਿੱਚ ਬੜੀ ਚਿੰਤਾ ਜੀ ਰੱਖਦਾ ਨਿਸ ਦਿਨ ਮਹਾ ਆਯੂਸਾ ਕਰਤਾ ਰਾਹ ਦਿਨ ਫਿਰ ਗੁਰੂ ਅੰਗਦ ਸਾਹਿਬ ਨਾਲ ਮਹਾਨ ਈਰਖਾ ਹੀ ਇਹ ਕਰਦਾ ਠਹਿਰੇ ਸੇਵਕ ਹੈ ਮਿਤ ਮੇਰੇ ਇਸ ਤਰ੍ਹਾਂ ਵਿਚਾਰਦਾ ਹੈ ਵੀ ਜਿੰਨੇ ਖਡੂਰ ਸਾਹਿਬ ਦੇ ਖਹਿਰੇ ਗੋ ਦੇ ਜਿਮੀਦਾਰੇ ਤਾਂ ਸਾਰੇ ਮੇਰੇ ਸੇਵਕ ਹੈ ਨਹਿ ਪਰਮਾਏ ਜਾਏ ਤਿਸ ਡੇਰੇ ਇਸ ਤਰ੍ਹਾਂ ਦੀ ਚਿੰਤਾ ਕਰਦਾ ਹੈ ਵੀ ਕਿਤੇ ਭਰਮ ਕਰਕੇ ਦੇਸ਼ ਤੇ ਉਹਨਾਂ ਦੇ ਥਾਂ ਤੇ ਨਾ ਚਲੇ ਉਹਨਾਂ ਦੇ ਮਗਰ ਨਾ ਉਹਨਾਂ ਦੇ ਸਿੱਖ ਸੇਵਕ ਨਾ ਇਹ ਕਿਤੇ ਬਣ ਜਾਣ ਜਾਂ ਤੇ ਡਰਤ ਰਹਿਤ ਉਰ ਮਾਹੇ ਇਸ ਕਰਕੇ ਤਪਾ ਪਖੰਡੀ ਗੁਰੂ ਹਿਰਦੇ ਵਿੱਚ ਬੜਾ ਡਰ ਪੈ ਕਰਦਾ ਰਹਿੰਦਾ ਨਿਸ ਬਾਸਰ ਬਹੁ ਨਿੰਦ ਕਮਾਹੇ ਹਾਂ ਜਦੋਂ ਵੀ ਇਹਰੇ ਗੋ ਦਾ ਜਿਮੀਦਾਰ ਦੇ ਕੋਲ ਚਲਿਆ ਜਾਂਦਾ ਰਾਤ ਦਿਨ ਗੁਰੂ ਅੰਗਦ ਸਾਹਿਬ ਦੀ ਬੜੀ ਨਿੰਦਿਆ ਕਰਦਾ ਰਹਿੰਦਾ ਗੁਰ ਕੀਰਤ ਰਾਂਕਾ ਸੋ ਪ੍ਰਕਾਸ਼ੀ ਗੁਰੂ ਅੰਗਦ ਸਾਹਿਬ ਦੀ ਜਿਹੜੀ ਮਹਿਮਾ ਵਡਿਆਈ ਉਹ ਤਾਂ ਪੂਰਨਮਾਸੀ ਦੇ ਚੰਦਰਮਾ ਦੀ ਚਾਨਣੀ ਵਾਂਗ ਪ੍ਰਕਾਸ਼ੀ ਹੋਈ ਸੋ ਤਸਕਰ ਦੁਰਮਤੀ ਦੁਰਾਸੀ ਜਿਹੜਾ ਕਹਿੰਦੇ ਤਪਾ ਗੁਰੂ ਇਹ ਚੋਰ ਵਰਗਾ ਹੈ ਖੁੱਟੀ ਮਤ ਵਾਲਾ ਭੈੜੀ ਇੱਛਾ ਵਾਲਾ ਹੈ ਚਹਿਤ ਛਾਦ ਬੇ ਮੂਰਖ ਮਾਨੀ ਇਸ ਤਰ੍ਹਾਂ ਜਿਵੇਂ ਚੋਰ ਕਹਿੰਦੇ ਉਹ ਪੂਰਨਮਾਸੀ ਦਾ ਚੰਦਰਮਾ ਚਾਨਣੀ ਕਰਨ ਨੂੰ ਬੜਾ ਨਿੰਦੇ ਭਣਦੇ ਵੀ ਤੂੰ ਸਾਡਾ ਦਾਕਾ ਨੀ ਲੱਗਣ ਦਾ ਚੋਰੀ ਨੀ ਹੋਣ ਦਾ ਤੂੰ ਕਿਉਂ ਚੜ ਪਿਆ ਹੈ ਲੱਖ ਉਪਾਏ ਇਸ ਤਰ੍ਹਾਂ ਕਹਿੰਦੇ ਇਹ ਤਪਾ ਵੀ ਚੋਰ ਵਰਗ ਹੈ ਮਹਾਰਾਜ ਦੀ ਮਹਿਮਾ ਪ੍ਰਕਾਸ਼ ਵਡਿਆਈ ਚੰਨ ਦੇਖ ਕੇ ਔਖਾ ਹੋ ਰਿਹਾ ਹੈ ਲੱਖ ਉਪਾਏ ਕੋ ਬੋਲਿਓ ਬਾਨੀ ਆਹ ਜਿਮੀਦਾਰ ਆਏ ਹੈ ਉਪਰਾਲਾ ਹੀਲਾ ਜਾਣ ਕੇ ਉਹ ਬਚਨ ਬੋਲਿਆ ਏ ਫਿਰ ਵੀ ਹੁਣ ਗੱਲ ਬਣ ਸਕਦੀ ਹੈ ਭੋ ਖਹਿਰਿਓ ਤੁਮ ਜਾਣਹੁ ਕਾਰਨ ਕਹਿੰਦੇ ਵੀ ਖਹਿਰੇ ਗੋ ਦੇ ਜਿਮੀ ਦਾਰ ਤੁਸੀਂ ਜਾਣਦੇ ਹੋ ਵੀ ਕੀ ਕਾਰਨ ਹੈ ਜਿਸ ਕਰਕੇ ਬਾਰਿਸ਼ ਨੀ ਪੈਂਦੀ ਹੈ ਜਿਸ ਤੇ ਵਰਖਾ ਹੋਤ ਨਾ ਬਾਰਨ ਇਸ ਕਰਕੇ ਬੱਦਲਾਂ ਦੇ ਵਿੱਚੋਂ ਪਾਣੀ ਦੀ ਬਾਰਿਸ਼ ਨਹੀਂ ਹੁੰਦੀ ਹੈ ਖੱਤਰੀ ਗ੍ਰਾਮ ਤੁਮਾਰੇ ਆਹ ਜੇ ਤੁਹਾਨੂੰ ਨੀ ਨਾ ਪਤਾ ਤੇ ਮੈਂ ਦੱਸਦਾ ਕਹਿੰਦੇ ਖੱਤਰੀਆਂ ਦੇ ਵਿੱਚੋਂ ਇੱਕ ਤੁਹਾਡੇ ਕਹਿੰਦੇ ਨਗਰ ਦੇ ਵਿੱਚ ਹੀ ਆ ਕੇ ਰਹਿੰਦਾ ਹੈ ਸੋ ਅਪਰਾਧ ਕਰਤ ਹੀ ਰਹਿ ਕੀ ਦੱਸੀਏ ਕਹਿੰਦੇ ਉੱਥੇ ਰਹਿ ਕੇ ਇੱਥੇ ਵੱਡੇ ਵੱਡੇ ਗੁਨਾਹ ਕਰਦਾ ਰਹਿੰਦਾ ਉਗਣ ਕਰਦਾ ਰਹਿੰਦਾ ਪੂਰਬ ਨਾਮ ਆਹ ਜਿਸ ਲਹਿਣਾ ਉਹਦੇ ਤੁਸੀਂ ਪੁੱਛੋ ਵੀ ਕਿਹੜਾ ਖੱਤਰੀ ਹੈ ਪਹਿਲਾ ਨਾਮ ਤਾਂ ਜਦੋਂ ਪਿੰਡ ਵਿੱਚ ਰਹਿੰਦੇ ਸੀ ਉਹਦਾ ਨਾਮ ਕਹਿੰਦੇ ਲਹਿਣਾ ਕਰਕੇ ਕਿਹਾ ਜਾਂਦਾ ਅਬ ਅੰਗਦ ਹੀ ਤਿਸ ਕੋ ਕਹਿਣਾ ਜਿੰਨੇ ਉਹਨਾਂ ਦੇ ਸਿੱਖ ਸੇਵਕ ਹੈ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਜੀ ਕਰਕੇ ਕਹਿਣਾ ਕਰਦੇ ਸਦਦੇ ਬੁਲਾਉਂਦੇ ਨਾਮ ਆਨ ਆਪਣੋ ਧਰਵਾਵੋ ਉਹਨਾਂ ਨੇ ਕਹਿੰਦੇ ਆਪਣਾ ਨਾਮ ਲਹਿਣਾ ਬਦਲ ਕੇ ਗੁਰੂ ਅੰਗਦ ਸਾਹਿਬ ਇੱਥੇ ਰਖਵਾ ਲਿਆ ਕਿਤ ਕਿਤ ਤੇ ਨਰ ਹੈ ਸਮਦਾਇਓ ਕੋਈ ਕਿਤੋਂ ਕੋਈ ਕਿਤੋਂ ਆ ਕੇ ਲੋਕ ਉਹਨਾਂ ਦੇ ਕੋਲ ਇਕੱਠੇ ਹੋ ਜਾਂਦੇ ਹੈ ਟੇਕਹਿ ਮਸਤਕ ਹੋਤ ਅਨੀਤੀ ਕਹਿੰਦੇ ਉਹਨਾਂ ਨੂੰ ਆ ਕੇ ਮੱਥਾ ਟੇਕਦੇ ਇਹ ਗੱਲ ਬੜੀ ਬੇਇਨਸਾਫੀ ਦੀ ਉਲਟੀ ਜੀ ਹੁੰਦੀ ਹੈ ਨਹੀਂ ਸਾਧ ਪੁਨ ਗ੍ਰਿਸ਼ਤੀ ਰੀਤੀ ਸਾਧੂ ਸੂਧੂ ਤਾਂ ਹੋਏ ਨੀ ਹੈ ਗ੍ਰਿਸ਼ਤ ਵਾਲੀ ਰੀਤੀ ਹੈ ਪੁੱਤਰ ਧੀਆਂ ਘਰੇ ਕਰਹਿ ਪੁਜਾਵਨ ਲੋਕਨ ਪਾਸ ਗ੍ਰਸਤੀ ਬਣ ਕੇ ਕਹਿੰਦੇ ਲੋਕਾਂ ਦੇ ਪਾਸੋਂ ਪੂਜਾ ਕਰਾਉਂਦੇ ਮੱਥੇ ਟਿਕਾਉਂਦੇ ਬੈਠੇ ਗੁਰਤਾ ਧਰਹਿ ਪ੍ਰਕਾਸ਼ ਇਸ ਤਰ੍ਹਾਂ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠਦੇ ਬੜਾ ਪ੍ਰਕਾਸ਼ ਜਾ ਰੱਖਦੇ ਜੇ ਅਸ ਪਦਵੀ ਚਾਹਤ ਸੋਏ ਇਹ ਵੀ ਕਰੇ ਜਿਮੀਦਾਰੋ ਜੇ ਇਸ ਤਰ੍ਹਾਂ ਦੀ ਉਹ ਪਦਵੀ ਉਹ ਚਾਹੁੰਦਾ ਰੁਤਬਾ ਚਾਹੁੰਦਾ ਹੈ ਪਟ ਕਰ ਆਖ ਸਾਧੂ ਸਮ ਹੋਏ ਘਰ ਬਾਰ ਛੱਡ ਕੇ ਖਾਈ ਦੇ ਵਸਤਰ ਪਹਿਨ ਲਵੇ ਓ ਨਿਜ ਕੁਟੰਬ ਤੇ ਹੋਏ ਨਿਰਾਲਾ ਆਪਣਾ ਜਿਹੜਾ ਪਰਿਵਾਰ ਹੈ ਛੱਡ ਕੇ ਉਹਨਾਂ ਤੋਂ ਵੱਖਰਾ ਹੋ ਜਾਵੇ ਲੈ ਅਲੰਬ ਕਹਿ ਪੰਥ ਵਿਸ਼ਾਲਾ ਜਿਹੜਾ ਮਹਾਨ ਪੰਥ ਹੈ ਉਹਦਾ ਕਹਿੰਦੇ ਉਹ ਰਸਤਾ ਇਸ ਤਰ੍ਹਾਂ ਰਸਤਾ ਲੈ ਆਸਰਾ ਲੈ ਲਿਓ ਕਿਸੇ ਪੰਥ ਦਾ ਧਾਰਨੀ ਹੋ ਜਾਏ ਕਰਹਿ ਪੁਜਾਵਨ ਪੁਨ ਸਭ ਮਾਹੇ ਭਾਵੇਂ ਸਾਰਿਆਂ ਦੇ ਵਿੱਚ ਆਪਣੀ ਪੂਜਾ ਪੂਜਾ ਕਰਾਈ ਜਾਵੇ ਤੋ ਵਿਪਰੀਤ ਨਹੀਂ ਹੋਏ ਤਾਂ ਵੀ ਇਸ ਤਰ੍ਹਾਂ ਕੋਈ ਬੇਇਨਸਾਫੀ ਦੀ ਉਲਟੀ ਪੁਲਟੀ ਗੱਲ ਨਹੀਂ ਫਿਰ ਤਾਂ ਮੱਥੇ ਟਿਕਾਉਣੇ ਯੋਗ ਆ ਜੇ ਕਿਸੇ ਪੰਥ ਦੀ ਸਿੱਖਿਆ ਲੈ ਕੇ ਘਰ ਬਾਰ ਛੱਡ ਕੇ ਸਾਧੂ ਬਣ ਜੇ ਪੁੱਤਰ ਭਾਰ ਜਾ ਮਹਿ ਇਹ ਰਹੇ ਜਿਹੜਾ ਖੱਤਰੀ ਅੰਗਦ ਸਾਹਿਬ ਹੈ ਕਹਿੰਦੇ ਘਰਵਾਲੀ ਪੁੱਤਨਾ ਸਹਿਤ ਹੀ ਇੱਥੇ ਰਹਿੰਦਾ ਹੈ ਕਥੰ ਪੁਜਾਵਨ ਨਰ ਤੇ ਲਹਿ ਇਹ ਕਹਿੰਦੇ ਕਿਵੇਂ ਲੋਕਾਂ ਤੋਂ ਕਹਿੰਦੇ ਪੁਜਾਉਣਾ ਕਰਨਾ ਚਾਹੁੰਦਾ ਮੱਥੇ ਟਿਕਾਉਣਾ ਚਾਹੁੰਦਾ ਤੁਮ ਭੀਰ ਦੇ ਵਿਚਾਰੋ ਬਾਤ ਗੁਰੂ ਕਹਿਣ ਲੱਗਿਆ ਜਿਮੀਦਾਰ ਤੁਸੀਂ ਵੀ ਆਪਣੇ ਦੇ ਵਿੱਚ ਚੰਗੀ ਤਰ੍ਹਾਂ ਸੋਚੋ ਵਿਚਾਰੋ ਹੋਤ ਕੇ ਨਹੀਂ ਇਹ ਉਤਪਾਤ ਇਹ ਗ੍ਰਸਤੀ ਬਣ ਕੇ ਮੱਥੇ ਟਿਕਾਉਂਦੇ ਹੈ ਮਲਮਾਇਆ ਲੈਂਦੇ ਕਿਤੇ ਤੁਹਾਡੇ ਨਗਰ ਵਿੱਚ ਉਪਦਰਵ ਨਹੀਂ ਹੋ ਰਿਹਾ ਤੁਮ ਤੋਂ ਨਹੀਂ ਮਾਨਤੇ ਤਾਹੇ ਮੈਂ ਜਾਣਦਾ ਤੁਸੀਂ ਜਿੰਨੇ ਕਹਿ ਰਹੇ ਜਿਮੀਦਾਰ ਤੁਸੀਂ ਤਾਂ ਨੀ ਗੁਰੂ ਅੰਗਦ ਸਾਹਿਬ ਨੂੰ ਮੰਨਦੇ ਪੂਜਦੇ ਇਹ ਨੀਕੇ ਮੈਂ ਜਾਣਤ ਆਹੇ ਮੈਂ ਚੰਗੀ ਤਰ੍ਹਾਂ ਜਾਣਦਾ ਵੀ ਤੁਸੀਂ ਤਾਂ ਉਧਰ ਨੂੰ ਮੂੰਹ ਨਹੀਂ ਕਰ ਤੋ ਪਿਖੋ ਤੁਮ ਤਿਸਕੇ ਬਾਸ ਵੀ ਕਹਿੰਦੇ ਵੇਖੋ ਨਾ ਤੁਹਾਡੇ ਨਗਰ ਵਿੱਚ ਤਾਂ ਉਹਨਾਂ ਦਾ ਵਾਸਾ ਹੈਗਾ ਨਾ ਭਇਓ ਕਸ਼ਟ ਸਭ ਕੋ ਸੋ ਪ੍ਰਕਾਸ਼ ਉਹਨਾਂ ਦੇ ਰਹਿਣ ਕਰਕੇ ਤੁਹਾਨੂੰ ਪ੍ਰਗਟੀਏ ਦੁੱਖ ਹੋ ਰਿਹਾ ਬਾਰਿਸ਼ ਨਹੀਂ ਪੈ ਰਹੀ ਸੌਕਾ ਲੱਗ ਗਿਆ ਉੜ ਲੱਗ ਗਈ ਅਬ ਉਪਚਾਰ ਕਰੋ ਤਿਸ ਕੇਰਾ ਹੁਣ ਮੈਂ ਤੁਹਾਨੂੰ ਕਹਿੰਦੇ ਇਲਾਜ ਦੱਸਦਾ ਤੇ ਇਹ ਇਲਾਜ ਤੁਸੀਂ ਕਰ ਲੋ ਰਲ ਮਿਲ ਕੇ ਤਬ ਹੂੰ ਬਰਖਾ ਮੇਘ ਕਨੇ ਬਡੇਰਾ ਜਦੋਂ ਤੁਸੀਂ ਇਲਾਜ ਯਤਨ ਕਰ ਲਓਗੇ ਉਸੇ ਵੇਲੇ ਬੜਾ ਭਾਰੀ ਬੱਦਲ ਆ ਕੇ ਬਾਰਿਸ਼ ਕਰ ਦੇਵੇਗਾ ਸਭ ਮਿਲ ਜਾਵਹ ਅਬ ਉਸ ਪਾਸ ਉਪਰਾਲਾ ਹੀ ਲੈ ਸਾਰੇ ਪਿੰਡ ਦੇ ਸਿਆਣੇ ਸਿਆਣੇ ਇਕੱਠੇ ਹੋ ਕੇ ਗੁਰੂ ਅੰਗਦ ਸਾਹਿਬ ਚਲੇ ਜਾਓ ਆਪਣੇ ਗ੍ਰਾਮ ਤੇ ਦੇਹ ਨਿਕਾਸ ਆਪਣੇ ਖਡੂਰ ਸਾਹਿਬ ਨਗਰ ਦੇ ਵਿੱਚ ਗੁਰੂ ਅੰਗਦ ਸਾਹਿਬ ਨੂੰ ਬਾਹਰ ਕੱਢ ਦੇਵੋ ਜਬ ਸੋ ਗ੍ਰਾਮ ਨਿਕਾਸ ਕਹਿ ਜਾਏ ਤੁਹਾਨੂੰ ਮੈਂ ਸੱਚ ਕਹਿਣਾ ਜਦੋਂ ਤੁਹਾਡੇ ਨਗਰ ਤੋਂ ਬਾਹਰ ਨਿਕਲ ਜਾਣਗੇ ਬਹੁਤ ਮਾਰੋ ਹੋਇ ਮਨ ਪਾਏ ਤੁਹਾਡਾ ਮਨ ਚਾਹੁੰਦਾ ਵੀ ਮੋਹਲੇ ਧਾਰ ਬਾਰਿਸ਼ ਹੋ ਜਾਏ ਉਵੇਂ ਹੋ ਜਾਏਗੀ ਬਾਰਿਸ਼ ਬੜੀ ਆਏਗੀ ਅਪਰ ਗ੍ਰਾਮ ਕਿਸ ਜਾਏ ਬਸੈ ਹੈ ਕਹਿੰਦੇ ਹੋਰ ਪਿੰਡ ਬਥੇਰੇ ਆਪੇ ਕਿਸੇ ਹੋਰ ਪਿੰਡ ਜਾ ਬਸੇਗਾ ਫਿਰ ਤੁਮਹੈ ਨਹਿ ਸੰਕਟ ਪੈ ਇੱਕ ਵਾਰੀ ਗੁਰੂ ਨੂੰ ਕੱਢਦਾ ਫਿਰ ਤੁਹਾਨੂੰ ਕਹਿੰਦੇ ਕੋਈ ਦੁੱਖ ਤੋਂ ਲਈ ਮੈਂ ਜ਼ਿੰਮੇਵਾਰ ਇਮ ਸੁਣ ਕੇ ਸਭ ਨੇ ਮਨ ਮਾਨੀ ਉਹ ਮੂਰਖ ਲੈਣਾ ਹੈ ਸਾਰਿਆਂ ਨੇ ਸੁਣ ਕੇ ਗੱਲ ਮਨ ਵਿੱਚ ਮੰਨ ਲਈ ਹੈ ਕਹੋ ਤਪਾ ਜੀ ਤੁਮ ਸੱਚ ਬਾਨੀ ਕਹਿਣ ਲੱਗੇ ਤਪਾ ਗੁਰੂ ਜੀ ਤੁਸੀਂ ਸੱਚੀ ਗੱਲ ਕਹਿੰਦੇ ਹੋ ਗੱਲ ਤੇ ਹੀ ਦਿਸਦੀ ਹੈ ਗ੍ਰਿਸ਼ਤੀ ਹੋਏ ਪੁਜਾਵਨ ਕਰਹੀ ਉਹ ਘਰ ਵਾਰੀ ਹੋ ਕੇ ਗ੍ਰਿਸ਼ਤੀ ਬਣ ਕੇ ਪੂਜਾ ਕਰਾਉਂਦੇ ਮੱਥੇ ਟਿਕਾਉਂਦੇ ਆਵਹਿ ਅਨਕ ਵਹਿਰ ਕੇ ਨਰਹੀ ਕਹਿੰਦੇ ਅਨੇਕਾਂ ਲੋਕ ਬਾਹਰੋਂ ਬੜੇ ਚੱਲ ਚਲੋ ਉਹਨਾਂ ਕੋਲ ਆਈ ਜਾਈ ਜਾਂਦੇ ਹਮ ਤੋ ਤਿਸ ਕੋ ਮਾਨੈ ਨਾਹੀ ਅਸੀਂ ਤਾਂ ਗੁਰੂ ਅੰਗਦ ਸਾਹਿਬ ਨੂੰ ਬਿਲਕੁਲ ਨੀ ਮੰਨਦੇ ਪੂਜਦੇ ਜਾਏ ਸਮੀਪ ਤਾਹੇ ਨਿਕ ਸਾਹੀ ਹੁਣੇ ਜਾਨੀ ਉਹਦੇ ਕੋਲ ਤੇ ਹੁਣੇ ਉਹਨਾਂ ਨੂੰ ਬਾਹਰ ਕੱਢੇ ਆਉਣੇ ਆ ਇਮ ਕਹਿ ਗਮਨੇ ਖਹਿਰੇ ਸਾਰੇ ਇਸ ਤਰ੍ਹਾਂ ਕਹਿੰਦੇ ਖਹਿਰੇ ਗੋਦੇ ਜਿਮੀਦਾਰ ਕਹਿ ਕੇ ਨਾ ਤਪੇ ਗੁਰੂ ਨੂੰ ਚਲੇ ਗਏ ਹਨ ਸਤਿਗੁਰੂ ਵੱਲ ਨੂੰ ਹਰਖਿਓ ਤਪਾ ਸੁਰਿਦੇ ਮਜਾਰੇ ਆ ਜਿਹੜਾ ਤਪਾ ਗੁਰੂ ਹੈ ਹੈ ਜਦੋਂ ਇਹ ਕਿਹਾ ਵੀ ਹੁਣੇ ਕੱਢ ਦਿੰਦੇ ਆ, ਹਿਰਦੇ ਵਿੱਚ ਬੜਾ ਖੁਸ਼ ਹੋਇਆ। ਆਪਣੀ ਕਾਮਨਾ ਪੂਰਨ ਜੋਈ, ਆਪਣੀ ਜਿਹੜੀ ਮਨ ਦੀ ਕਾਮਨਾ ਪੂਰੀ ਹੁੰਦੀ ਦੇਖੀ ਇਸ ਨੇ। ਇਮਨਹਿ ਲਖ ਹੈ ਨਿਕਟ ਅੰਮ੍ਰਿਤ ਹੋਈ, ਇਉਂ ਨੀ ਕਹਿੰਦੇ ਜਾਣਦਾ ਵੀ ਮੇਰੀ ਜਿਹੜੀ ਮੌਤ ਆ ਉਹ ਨੇੜੇ ਆ ਗਈ ਹੋਈ ਹੈ। ਇਸ ਤਰ੍ਹਾਂ ਜਾਣੀ ਜਿਹੜਾ ਪਖੰਡੀ ਡੰਬੀ ਹੈ ਯੰਤਰੀ ਮੰਤਰੀ ਤਵੀ ਤਗ ਕਰਨ ਵਾਲਾ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਗੱਦੀ ਦੇ ਨਾਲ ਈਰਖਾ ਕਰਕੇ ਮਰਨ ਲਈ ਤਿਆਰੀਆਂ ਕਰ ਰਿਹਾ ਹੈ। ਜਿਸ ਤਰ੍ਹਾਂ ਫਿਰ ਇਹਦੀ ਕਮੌਤ ਹੋਈ, ਖੋਟੀ ਮੌਤ 'ਤੇ ਮਰਿਆ, ਉਹ ਪ੍ਰਸੰਗ ਅੱਗੇ ਆਏਗਾ, ਉਹ ਕੱਲ੍ਹ ਨੂੰ ਸੁਣਾਂਗੇ, ਕੁਝ ਬਾਕੀ ਪਰਸੋਂ ਨੂੰ ਸਰਵਣ ਕਰ ਲਵਾਂਗੇ। ਉਸ ਜਿੰਨਾ ਕੁ ਸਮਾਂ ਆਪਾਂ ਨੀਯਤ ਕੀਤਾ ਤਕਰੀਬਨ ਪੂਰਾ ਹੀ ਹੋ ਗਿਆ। ਲੋ ਇੱਥੇ ਆਪਾਂ ਸਮਾਪਤੀ ਕਰਕੇ ਜਿਹੜੀਆਂ ਭੁੱਲਾਂ ਗਲਤੀਆਂ ਹੋਈਆਂ ਉਹਦੀ ਖਿਮਾ ਕਰਾਉਣ ਲਈ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰੀਏ। ਇਮ ਕਹਿ ਗਮ ਨੇ ਖਹਿਰੇ ਸਾਰੇ, ਹਰ ਕਿਉ ਤਪਾ ਸੋ ਹਿਰਦੇ ਮਜਾਰੇ, ਆਪਣ ਕਾਮਨਾ ਪੂਰਨ ਜੋਈ, ਇਮ ਨਹਿ ਲਖ ਹੈ ਨਿਕਟ ਅੰਮ੍ਰਿਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।